ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਸਾਰ ਏਕੰਕਾਰਾ ਸਤਿਗੁਰੂ ਚਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਕਬਿਤ ਬਾਨ ਜਿਮ ਲੱਛ ਪਰ ਬੀਰ ਭੱਦਰ ਦੱਛ ਪਰ ਨਦੀ ਮੱਧ ਮੱਛ ਪਰ ਦਾਸ ਜਾਲ ਪਾਨ ਹੈ ਸ਼ੇਰ ਜਿਮ ਪੱਛ ਪਰ ਬਾਜ ਜਿਮ ਪੱਛ ਪਰ ਚੰਡ ਬਿੜਾ ਲੱਛ ਪਰ ਕੀਨ ਦੁੱਤ ਹਾਨ ਹੈ ਬਾਨ ਜਿਮ ਲੱਛ ਪਰ ਬੀਰ ਭੱਦਰ ਦੱਛ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਹਜ਼ੂਰੀ ਵਿਖੇ ਦੀਵਾਨ ਸਜਰੇ ਗੁਰਬਾਣੀ ਸਰੂਪ ਗੁਰੂ ਮਹਾਰਾਜ ਦੀ ਪ੍ਰਕਾਸ਼ ਸੇਵਾ ਗੁਰਬਾਣੀ ਦਾ ਹੀ ਪਾਠ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ ਅਤੇ ਲਾਹੇ ਹਾਸਲ ਕਰ ਰਹੇ ਹਾਂ। ਜਿਸ ਤਰ੍ਹਾਂ ਆਪ ਜੀ ਬਾਲ ਕਮਰਾ ਵਿੱਚ ਬਾਲ ਲੀਲਾ ਕਰਦੇ ਰਹੇ, ਪਾਤਸ਼ਾਹੀ ਬੱਚਿਆਂ ਨਾਲ ਖੇਡਦੇ ਹੱਸਦੇ ਰਹੇ ਅਤੇ ਬਜ਼ਾਰਤਾਂ ਪਾਉਂਦੇ ਰਹੇ, ਉਹਨਾਂ ਨੂੰ ਭਾਵ ਭਗਤੀ ਦਾ ਉਪਦੇਸ਼ ਦਿੰਦੇ ਰਹੇ। ਉਹ ਇਤਿਹਾਸ ਵਿੱਚ ਜਿਹੜਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣਿਆ ਸੀ, ਜਿਸ ਤਰ੍ਹਾਂ ਕਾਲੂ ਜੀ ਨੇ ਵੀ ਆ ਕੇ ਦੇਖਿਆ ਹੈ ਵੀ ਉਹ ਕਾਗਜ਼ 'ਚ ਇਕੱਠੇ ਜਿਹੇ ਕਰਕੇ ਉਹਦੀ ਛੋਟੀ ਜਿਹੀ ਪੋਥੀ ਬਣਾਈ ਬੈਠੇ ਸਨ। ਉਸ ਵੇਲੇ ਪੁੱਛ ਪੜਤਾਲ ਕੀਤੀ ਵੀ ਇਹ ਕੀ ਪੜ ਪੜ ਆ ਰਹੇ ਹੋ। ਆਪ ਜੀ ਨੇ ਕਿਹਾ ਇਹ ਸਭ ਸੁਣਾ ਕੇ ਗੀਤਾ ਹੈ, ਇਹ ਪੜ੍ਹਦੇ ਹਾਂ, ਇਹ ਅਰਥ ਕਰਕੇ ਇਹਨਾਂ ਨੂੰ ਸੁਣਾਉਂਦੇ ਹਾਂ। ਸੁਣ ਕੇ ਅਚਰਜੇ ਹੋ ਕੇ ਨਿਰਣਾ ਕਰਨ ਲਈ ਪਿਤਾ ਨੇ ਕਿਹਾ ਵੀ ਮੈਨੂੰ ਵੀ ਕੋਈ ਸਲੋਕ ਸੁਣਾਓ, ਅਰਥ ਸੁਣਾਓ, ਤਾਂ ਕਿ ਜਾਣਿਆ ਜਾਵੇ ਵੀ ਹੁਣ ਤੁਸੀਂ ਸਭ ਸਲੋਕੀ ਹੀ ਗੀਤਾ ਪੜ੍ਹ ਰਹੇ ਹਾਂ। ਉਸੇ ਵੇਲੇ ਮੁੱਖ ਤੋਂ ਉਹ ਸਲੋਕ ਬੋਲਿਆ ਹੈ, ਫਿਰ ਉਹਦੇ ਅਰਥ ਸੁਣਾ ਦਿੱਤੇ, ਫਿਰ ਉਹਦੇ ਵੀ ਜਿਹੜਾ ਕੋਈ ਸਿਧਾਂਤ ਹੈ ਉਹ ਵੀ ਸਰਵਣ ਕਰਾ ਦਿੱਤਾ ਹੈ। ਸੁਣ ਕੇ ਪਿਤਾ ਆਸ਼ਚਰਿਆ ਹੋਇਆ ਅਤੇ ਖੁਸ਼ ਹੋਇਆ ਹੈ। ਆਪਣੀ ਪਤਨੀ ਤ੍ਰਿਪਤਾ ਨੂੰ ਆ ਕੇ ਦੱਸਣ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੋ ਸੁਪੁੱਤਰ ਹੈ ਤਾਂ ਬਹੁਤ ਮਹਾਨ ਮਹਾਨ ਹੈ। ਪਹਿਲਾਂ ਹਰਦਿਆਲ ਪੰਡਿਤ ਉਹਨਾਂ ਦੀ ਉਸਤਤੀ ਕਰ ਰਿਹਾ ਸੀ, ਫਿਰ ਗੋਪਾਲ ਪਾਂਧੇ ਕੋਲ ਪੜ੍ਹਨੇ ਪਠਾਇਆ ਸੀ, ਉਹ ਵੀ ਕਹਿੰਦਾ ਇਹ ਤਾਂ ਬਿਨਾਂ ਪੜ੍ਹੇ ਤਾਂ ਸਭ ਕੁਝ ਪੜ੍ਹੇ ਹੋਏ ਹੈ, ਹੋਰਾਂ ਨੂੰ ਪੜ੍ਹਾਉਣ ਵਾਸਤੇ ਆਏ, ਇਹਨਾਂ ਦੇ ਪੜ੍ਹਾਉਣ ਵਾਸਤੇ ਤੂੰ ਖਿਆਲ ਵਿੱਚ ਨਾ ਪੈ। ਅਤੇ ਹੁਣ ਮੈਂ ਬਾਹਰ ਬੱਚਿਆਂ ਵਿੱਚ ਬੈਠੇ ਸਨ, ਇਸ ਤਰ੍ਹਾਂ ਛੋਟੀ ਜਿਹੀ ਕਿਤਾਬ ਉਹਨਾਂ ਦੇ ਹੱਥ ਵਿੱਚ ਸੀ ਅਤੇ ਮੈਂ ਦੇਖ ਕੇ ਕਿਹਾ ਵੀ ਕੀ ਪੜ੍ਹ ਪੜਾ ਰਹੇ? ਕਹਿੰਦੇ ਸਭ ਸਲੋਕੀ ਗੀਤਾ ਪੜ੍ਹਦੇ ਹਾਂ। ਇਸ ਤਰ੍ਹਾਂ ਮੈਨੂੰ ਕੋਈ ਸਲੋਕ ਸੁਣਾ ਕੇ ਪੜ੍ਹ ਕੇ ਫਿਰ ਉਹਨਾਂ ਦੇ ਅਰਥ ਵੀ ਕਰ ਦਿੱਤੇ, ਉਹਨਾਂ ਦੇ ਵਿੱਚ ਜਿਹੜਾ ਕੋਈ ਅੱਗੇ ਮਤਬਲ ਹੈ ਸੁਧਾਰ ਸਿਧਾਂਤ ਉਹ ਵੀ ਖੋਲ੍ਹ ਖੋਲ੍ਹ ਕੇ ਦੱਸ ਦਿੱਤਾ। ਹੁਣ ਤਾਂ ਇਹਨਾਂ ਦੀ ਅਕਲ ਵੱਧ ਬਹੁਤ ਮਹਾਨ ਹੈ, ਵੱਡਿਆਂ ਹੋਇਆ ਪਤਾ ਨਹੀਂ ਕਿਹੋ ਜਿਹੇ ਹੋ ਜਾਣਗੇ। ਉਸ ਵੇਲੇ ਪਤਨੀ ਤ੍ਰਿਪਤਾ ਜੀ ਨੇ ਵੀ ਕਿਹਾ ਜਦੋਂ ਤੋਂ ਜਨਮ ਇਹਨਾਂ ਨੇ ਸੰਸਾਰ ਦੇ ਵਿੱਚ ਅਵਤਾਰ ਧਾਰਿਆ ਉਦੋਂ ਤੋਂ ਲੈ ਕੇ ਇਹਨਾਂ ਦੇ ਸਾਰੇ ਜਿਹੜੇ ਲੱਛਣ ਚੰਗੇ ਹੀ ਹਨ। ਇਸ ਤਰ੍ਹਾਂ ਅਵਤਾਰ ਧਾਰਨ ਵੇਲੇ ਵੀ ਇਹਨਾਂ ਨੇ ਕੋਈ ਰੋਣ ਦੀ ਆਵਾਜ਼ ਨਹੀਂ ਕੀਤੀ ਹੈ ਅਤੇ ਹੁਣ ਵੀ ਕਦੇ ਰੋਏ ਨਹੀਂ ਬੱਚਿਆਂ ਵਾਂਗ। ਇਹਨਾਂ ਦਾ ਚਿਹਰਾ ਹਮੇਸ਼ਾ ਹਸਮੁੱਖ ਕਵਲ ਵਾਂਗ ਖਿੜਿਆ ਰਹਿੰਦਾ ਹੈ। ਆ ਬੱਚਿਆਂ ਵਿੱਚ ਖੇਡਦੇ ਆ ਜਿਵੇਂ ਆਮ ਬੱਚੇ ਗਾਲੋ ਗਾਲੀ ਹੁੰਦੇ, ਲੜਾਈ ਕਰਦੇ, ਇਹ ਨਹੀਂ ਕਰਦੇ ਹਨ। ਸਾਰਿਆਂ ਨੂੰ ਪ੍ਰੇਮ ਪਿਆਰ ਨਾਲ ਬਚਨ ਬੋਲਦੇ ਹਨ। ਸਾਰੇ ਬੱਚੇ ਇਹਨਾਂ ਦੇ ਅਰਧ ਗਿਰਧ ਘੇਰਾ ਕੱਤ ਕੇ ਰੱਖਦੇ, ਇਹਨਾਂ ਦੇ ਬਚਨਾਂ ਨੂੰ ਧਿਆਨ ਨਾਲ ਸੁਣਦੇ। ਇਹ ਤਾਂ ਕੋਈ ਮਹਾਨ ਹੀ ਸਾਡੇ ਘਰ ਦੇ ਵਿੱਚ ਆ ਗਿਆ ਬਾਲਕ ਬਣ ਕੇ। ਇਸ ਤਰ੍ਹਾਂ ਦੋਵਾਂ ਨੇ ਰਲ ਮਿਲ ਕੇ ਆਪਣੇ ਸਪੁੱਤਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਉਸਤੀ ਕਹੀ ਸੁਣੀ ਹੈ। ਇਹ ਪ੍ਰਸੰਗ ਆਪਾਂ ਕੱਲ੍ਹ ਵਿਸਥਾਰ ਨਾਲ ਸੁਣਿਆ ਸੀ। ਜਿਵੇਂ ਅੱਗੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਕੋਈ ਤਿਆਰ ਪ੍ਰਤਿਆਰ ਗੁਰਸਿੱਖ ਹੈ, ਨਾਮ ਅਭਿਆਸੀ ਹੈ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਰਖ ਦੁੱਖ ਭਾਵ ਚੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਵਹਿੰਦਿਆਂ ਉੱਠਦਾ ਹਰ ਨਾਮ ਤੇ ਆਵੇ, ਯੋਗ ਸਾਸ ਗ੍ਰਾਸ ਧਿਆਏ, ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਤੈਨ ਨਾਨਕ ਧੂੜ ਮੰਗੈ, ਤਿਸ ਗੁਰਸਿੱਖ ਕੀ ਜੋ ਆਪ ਜਪੈ ਔਰੈ ਨਾਮ ਜਪਾਵੈ। ਇਹ ਜਿਹੜੇ ਗੋੜੀ ਦੀ ਵਾਰ ਦੇ ਵਿੱਚ ਆ ਸਲੋਕ ਵਿੱਚ ਗੁਰੂ ਰਾਮਦਾਸ ਸਾਹਿਬ ਨੇ ਗੁਰਸਿੱਖ ਦੇ ਲੱਛਣ ਕਹੇ ਹੈ, ਇਹ ਕੋਈ ਵਿਰਲਾ ਹੀ ਹੁੰਦਾ ਹੈ। ਐਸਾ ਜਿਹੜਾ ਮਹਾਨ ਗੁਰਸਿੱਖ ਹੈ ਉਹਦਾ ਵੀ ਕਵੀ ਨੇ ਮੰਗਲ ਕੀਤਾ ਹੈ। ਇਹ ਗੁਰੂ ਕਾ ਸਿੱਖ ਦੂਜਿਆਂ ਵਰਗਾ ਨਹੀਂ ਹੁੰਦਾ ਹੈ, ਦੂਜੇ ਤਾਂ ਬੜੇ ਬੜੇ ਮੋਹ ਵਿੱਚ ਫਸੇ ਪਏ ਹੈ। ਜਿਹੜਾ ਅਸਲੀ ਗੁਰੂ ਕਾ ਸਿੱਖ ਹੁੰਦਾ ਉਹ ਮੋਹ ਦੇ ਉੱਪਰ ਹਾਵੀ ਹੁੰਦਾ ਹੈ, ਮੋਹ ਦੇ ਬਸ ਉਹ ਕਿਰਾਉਂਦਾ ਧੋਂਦਾ ਨਹੀਂ ਹੈ। ਉਹ ਤਾਂ ਭਾਈ ਭਿਖਾਰੀ ਵਾਂਗੂ ਮੋਹ ਤੋਂ ਰਹਿਤ ਹੋ ਕੇ ਪਾਣੀ ਵਿੱਚ ਰਾਜੀ ਰਹਿੰਦਾ ਹੈ, ਵਿਆਹ ਦੀ ਖੁਸ਼ੀ ਵਿੱਚ ਵੀ ਕੀਰਤਨੀ ਕਰਦਾ ਹੈ, ਜੇ ਕੋਈ ਪੁੱਤਰ ਚੜ੍ਹਾਈ ਕਰ ਜਾਏ ਫਿਰ ਵੀ ਕੀਰਤਨੀ ਕਰਦਾ ਹੈ, ਦੋਵਾਂ ਵਿੱਚ ਇੱਕ ਸਮਾਨ ਰਹਿੰਦਾ ਕਿਉਂਕਿ ਉਹ ਮੋਹ ਤੋਂ ਰਹਿਤ ਹੋ ਗਿਆ ਗੁਰੂ ਕਾ ਸਿੱਖ। ਇਉਂ ਕਵੀ ਜੀ ਜਿਹੜਾ ਮੋਹ ਤੋਂ ਰਹਿਤ ਹੋਇਆ ਸਿੱਖ ਹੈ ਉਹਦੀ ਮਹਿਮਾ ਦਾ ਮੰਗਲ ਕਰ ਰਹੇ ਅਤੇ ਦ੍ਰਿਸ਼ਟਾਂਤ ਵੀ ਅਨੇਕ ਤਰ੍ਹਾਂ ਦੇ ਲੈ ਰਹੇ ਆ, ਕਥਨ ਕਰ ਰਹੇ ਆ, ਕਿਉਂਕਿ ਆਪ ਕਵੀ ਜੀ ਪੁਰਾਣ ਆਦਿਕ ਪੜ੍ਹੇ ਹੋਏ ਸੀ। ਹੋਰ ਜਿਹੜੇ ਕੋਈ ਸ਼ਾਸਤਰ ਸਨ ਉਹਨਾਂ ਦੇ ਵੀ ਬੇਤੇ ਸੀ, ਉਹ ਵੀ ਜਾਣ ਵਾਲੇ ਸੀ, ਸਿਮਰਤੀਆਂ ਵੀ ਪੜ੍ਹੀਆਂ ਹੋਈਆਂ ਸੀ। ਇਸ ਤਰ੍ਹਾਂ ਹਰ ਪੱਖ ਤੋਂ ਆ ਮਹਾਨ ਵਿਦਵਾਨ ਸਨ, ਕਵੀਆਂ ਵਿੱਚੋਂ ਚੂੜਾਮਣੀ ਸ਼੍ਰੋਮਣੀ ਕਵੀ ਸਨ ਅਤੇ ਅਧਿਆਤਮਵਾਦੀ ਪੂਰਨ ਸਨ। ਇਸ ਕਰਕੇ ਜਿਵੇਂ ਆਪ ਜੀ ਨੇ ਪੂਰਨ ਗੁਰਸਿੱਖ ਦਾ ਜਿਹੜਾ ਮਹਿਮਾ ਦਾ ਮੰਗਲ ਕੀਤਾ, ਦ੍ਰਿਸ਼ਟਾਂਤ ਪ੍ਰਮਾਣ ਦੇ ਕੇ, ਉਹ ਆ ਰਿਹਾ ਕਸਾ ਤੋਂ ਪਹਿਲਾਂ, ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਬਾਨ ਜਿਮ ਲੱਛ ਪਰ ਕਵੀ ਜੀ ਕਹਿੰਦੇ ਹੈ ਕਿ ਗੁਰੂ ਕਾ ਸਿੱਖ ਜਿਹੜਾ ਮੂੰਹ ਉੱਪਰ ਇਸ ਤਰ੍ਹਾਂ ਪਲ ਵਾਲਾ ਹੈ, ਹਾਵੀ ਹੈ, ਜਿਸ ਤਰ੍ਹਾਂ ਧਨਕ ਵਿੱਚੋਂ ਚੱਲਿਆ ਹੋਇਆ ਜਿਹੜਾ ਤੀਰ ਹੈ ਨਾ, ਉਹ ਨਿਸ਼ਾਨੇ ਉੱਪਰ ਕਹਿੰਦੇ ਹਾਵੀ ਹੁੰਦਾ ਹੈ, ਨਿਸ਼ਾਨੇ ਵਿੱਚ ਜਾ ਕੇ ਵੱਜਦਾ ਹੀ ਵੱਜਦਾ ਹੈ, ਅਤੇ ਜਿਸ ਨਿਸ਼ਾਨੇ 'ਤੇ ਜਾ ਕੇ ਵੱਜੇ ਉਹਨੂੰ ਜਿਹੜਾ ਨਿਸ਼ਾਨੇ ਵਾਲਾ ਹੁੰਦਾ, ਜੇ ਬੰਦੇ ਦੇ ਮਾਰੇ ਉਹ ਜ਼ਖਮੀ ਕਰ ਦਿੰਦਾ, ਉਹਨੂੰ ਮਾਰ ਕੇ ਸਿੱਟ ਦਿੰਦਾ ਹੈ, ਨਹੀਂ ਤਾਂ ਮਰਨ ਪ੍ਰਣਾਵੋ ਤਾਂ ਤੀਰ ਦਾ ਜਿਹੜਾ ਨਿਸ਼ਾਨਾ ਉਹ ਕਰ ਹੀ ਦਿੰਦਾ ਹੈ ਨਾ। ਜੇ ਕਹਿੰਦੇ ਜਿਹੜਾ ਧਨਕ ਵਿੱਚੋਂ ਚੱਲਿਆ ਹੋਇਆ ਤੀਰ ਉਹ ਨਿਸ਼ਾਨੇ ਉੱਪਰ ਬੜਾ ਹਾਵੀ ਹੁੰਦਾ ਹੈ, ਜਿਸੇ ਜਿੱਥੇ ਜਾ ਕੇ ਵੱਜਦਾ ਉਸਨੂੰ ਕਾਇਲ ਕਰਕੇ ਸਿੱਟ ਦਿੰਦਾ ਹੈ, ਉਹਨੂੰ ਮਾਰ ਮੁਕਾਉਂਦਾ ਹੈ। ਇਵੇਂ ਕਹਿੰਦੇ ਗੁਰੂ ਕਾ ਸਿੱਖ ਮੋਹ ਉੱਪਰ ਬਲ ਵਾਲਾ ਹੈ, ਇਹ ਵੀ ਮੋਹ 'ਤੇ ਹਾਵੀ ਹੈ। ਨਹੀਂ ਤਾਂ ਆਮ ਤਾਂ ਸਾਰੇ ਜਿੰਨੇ ਦੇਵੀ ਦੇਵਤੇ ਹੈ ਸਭ ਮਾਇਆ ਵਿੱਚ ਮੋਹ ਵਿੱਚ ਫਸੇ ਪਏ ਹੈ। ਇੱਕੋ ਇੱਕ ਗੁਰੂ ਨਾਨਕ ਸਾਹਿਬ ਦਾ ਗੁਰਸਿੱਖ ਐਸਾ ਹੈ ਜਿਹੜਾ ਮੋਹ ਤੋਂ ਉੱਪਰ ਹੈ, ਕਿਉਂਕਿ ਆਪ ਸਾਡੇ ਸਤਿਗੁਰੂ ਨਿਰਮੋਹ ਸਨ, ਮੋਹ ਤੋਂ ਰਹਿਤ ਸਨ। ਉਹਨਾਂ ਦੇ ਜਿਹੜੇ ਕੋਈ ਉਹ ਉਪਦੇਸ਼ ਲੈ ਕੇ ਕਮਾਈ ਕਰਕੇ ਮਹਾਨ ਬਣ ਗਏ, ਉਹ ਵੀ ਮੋਹ ਤੋਂ ਉੱਪਰ। ਸੋ ਕਬੀਰ ਜੀ ਕਹਿੰਦੇ ਜਿਵੇਂ ਧਨਕ ਵਿੱਚੋਂ ਚੱਲਿਆ ਹੋਇਆ ਜਿਹੜਾ ਚੀਰ ਹੈ ਉਹ ਆਪਣੇ ਨਿਸ਼ਾਨੇ ਉੱਪਰ ਹਾਵੀ ਹੁੰਦਾ, ਉੱਥੇ ਵੱਜ ਕੇ ਕੈਲ ਕਰ ਦਈ ਹੈ, ਮਾਰ ਦਈ ਹੈ। ਵੀਰਭੱਦਰ ਦੱਛ ਪਰ ਦੂਜਾ ਦ੍ਰਿਸ਼ਟਾਂਤ ਦਿੰਦੇ ਜਿਵੇਂ ਸ਼ਿਵਜੀ ਦਾ ਜਿਹੜਾ ਗਣ ਵੀਰਭੱਦਰ ਉਹ ਦਸ਼ ਉੱਪਰ ਕਹਿੰਦੇ ਬਲਵਾਨ ਸੀ, ਜਿਹੜਾ ਦਸ਼ ਰਾਜਾ ਸੀ ਉਹ ਸ਼ਿਵਜੀ ਦਾ ਸਹੁਰਾ ਸੀ, ਇਹ ਪਾਰਵਤੀ ਸੀ, ਦਸ਼ ਰਾਜੇ ਦੀ ਸੁਪੁੱਤਰੀ ਸੀ। ਉਹ ਅਜੀਬ ਕਥਾ ਦੀਆਂ ਸਾਖੀਆਂ ਜਿਹੀਆਂ ਭਾਗਵਤ ਪੁਰਾਣ ਵਿੱਚ ਲਿਖੀਆਂ ਵੀ ਇਹ ਰਾਜੇ ਦੇ ਇਹਦੇ ਘਰ ਇੱਕ ਲੜਕੀ ਹੋਈ ਸੀ, ਕਹਿੰਦੇ ਉਹ ਇਹਨੇ ਜਾਣੀ ਨਾ ਤਾਂ ਨੱਕ ਬਿੰਨਿਆ ਨੱਕ ਕੰਨ ਪਾੜਿਆ, ਅਤੇ ਇਸ ਤਰ੍ਹਾਂ ਕਹਿੰਦੇ ਉਹ ਦਾਨ ਕਰ ਦਿੱਤੀ, ਵਿਆਹ ਦਿੱਤੀ। ਉਹਦਾ ਫਲ ਫਿਰ ਕਹਿੰਦੇ ਹੋਇਆ ਇਹਦੇ ਘਰ, ਕਹਿੰਦੇ ਫਿਰ 1000 ਲੜਕੀ ਨੇ ਜਨਮ ਲਿਆ, ਅਤੇ ਫਿਰ ਕਹਿੰਦੇ ਇਹ ਜਦੋਂ ਖਿਆਲ ਕੀਤਾ ਵੀ ਮੈਂ ਇਹ ਵੀ ਹੁਣ ਦਾਨ ਕਰਾਂ, ਇਹਦਾ ਵੀ ਕੋਈ ਲਵਾਂ ਦੇਵਾਂ ਨਾ ਨਹੀਂ। ਪਿਛਲੇ ਸਮਿਆਂ ਵਿੱਚ ਲੜਕੀਆਂ ਲੜਕੀਆਂ ਵੇਚਦੇ ਸਨ ਨਾ ਲੋਕ, ਇਹ ਕਹਿੰਦੇ ਵੀ ਇਹ ਮੈਂ ਦਾਨ ਕਰਾਂ। ਕਹਿੰਦੇ ਦੇਵਚਿਆਂ ਨੂੰ ਫਿਕਰ ਪੈ ਗਿਆ ਵੀ ਇੱਕ ਲੜਕੀ ਅੱਗੇ ਨੇ ਦਾਨ ਕੀਤੀ ਸੀ ਅਤੇ ਕਿੱਡੀ ਇਹਦੀ ਮਹਿਮਾ ਉਪਮਾ ਹੋ ਰਹੀ ਸੰਸਾਰ ਦੇ ਵਿੱਚ, ਹੁਣ 1000 ਹੈ, ਜੇ ਇਹਨੇ 1000 ਕਰਦੀ ਫਿਰ ਕਹਿੰਦੇ ਕੀ ਹੋ ਕੀ ਦੇਵਾਂਗੇ ਇਹਦੇ ਸੰਬੰਧ ਵਿੱਚ, ਕਿਉਂ ਨਾ ਹੋਵੇ ਲੜਕੀ ਦਾਨ ਕੀਤੇ ਦਾ ਇਹਨੂੰ ਫਲ ਨਾ ਮਿਲੇ, ਪੁੰਨ ਨਾ ਹੋਵੇ। ਵਿੱਚੋਂ ਕਿਸੇ ਨੇ ਕਹਿ ਦਿੱਤਾ ਵੀ ਹਾਂ ਜੇ ਇਹ ਲੜਕੀਆਂ ਜਿਹੀਆਂ ਇਹਨਾਂ ਦਾ ਅੰਗ ਭੰਗ ਹੋਵੇ ਥੋੜ੍ਹਾ ਬਹੁਤਾ ਫਰਕ ਹੋ ਜਾਵੇ ਤਾਂ ਫਿਰ ਨਹੀਂ ਪੁੰਨ ਲੱਗਦਾ ਹੈ, ਜਿਵੇਂ ਅੰਗ ਭੰਗ ਕੋਈ ਹੋਵੇ ਉਹਦੀ ਬਲੀ ਨਹੀਂ ਨਾ ਲੱਗਦੀ, ਬਲੀ ਨਹੀਂ ਚੜ੍ਹਦੀ, ਉਹਦੀ ਛੱਡ ਦਿੰਦੇ ਆ ਵੀ ਇਹਦਾ ਅੰਗ ਭੰਗ ਹੋਇਆ ਹੈ। ਆਸਾਂ ਪੜਸਵਤਾ ਵਾਲੇ ਵੀ ਜਿਹਦਾ ਅੰਗ ਭੰਗ ਹੋਇਆ ਉਹਨੂੰ ਉਹ ਪਾਠ ਵਿੱਚ ਗ੍ਰੰਥੀ ਨਹੀਂ ਲਾਉਂਦੇ, ਕਹਿੰਦੇ ਨਹੀਂ ਪੂਰਾ ਹੋਣਾ, ਲੰਗੜਾ ਲੁੰਗੜਾ ਜਿਹਾ ਹੋਵੇ ਅੰਗ ਭੰਗ ਹੋਵੇ, ਕੋਈ ਮਾੜਾ ਮੋਟਾ ਕਾਣਾ ਮੀਣਾ ਜਾਵੇ, ਗ੍ਰੰਥੀ ਨਹੀਂ ਲਾਉਂਦੇ ਉਹ ਜਿਹੜੇ ਕੋਈ ਸਵਤਾਹ ਸੰਪਟ ਕਰਨ ਵਾਲੇ, ਨਹੀਂ ਤਾਂ ਫੜਫੜ ਜੀ ਨੂੰ ਮਰਜ਼ੀ ਲਈ ਜਾਂਦੇ ਇੱਥੇ। ਪਰ ਉਮਰ ਜ਼ਿਆਦਾ, ਇਸੇ ਤਰ੍ਹਾਂ ਪੰਜ ਪਿਆਰਿਆਂ ਵਿੱਚ ਵੀ ਅੰਗ ਭੰਗ ਨਹੀਂ ਲਾਇਆ ਜਾਂਦਾ। ਇਹ ਨਹੀਂ ਵੀ ਜਿਹੜਾ ਮਰਜ਼ੀ ਲੰਗੜਾ ਡੁੱਡਾ ਜਾਂ ਫੜ ਕੇ ਸੀ ਪੰਜ ਪਿਆਰਿਆਂ ਵਿੱਚ ਲਾ ਲਓ, ਇਹ ਮਰਜ਼ਾਦਾ ਹੈ। ਊਂ ਹੈ ਭਾਵੇਂ ਉਹ ਗੁਰਸਿੱਖ ਹੀ ਬਾਣੀ ਪੜ੍ਹਦਾ, ਨਿਤਨੇ ਪੂਰਾ ਕਰਦਾ, ਰਹਿਤ ਵਿੱਚ ਵਿੱਚ ਪਰ ਅੰਗ ਭੰਗ ਹੈ, ਉਹ ਨਿਊਨਤਾ ਹੈ, ਇਸ ਕਰਕੇ ਨਹੀਂ ਲਾਇਆ ਜਾਂਦਾ ਹੈ। ਉਹ ਇਸ ਤਰ੍ਹਾਂ ਉਹ ਕਹਿੰਦੇ ਵੀ ਜੇ ਇਉਂ ਹੀ ਇਹਨਾਂ ਨੇ ਦਾਨ ਕਰਦਾ ਤਾਂ ਪੁੰਨ ਵਾਲਾ ਹੋ ਜਾਓ, ਫਿਰ ਇਹਦੇ ਸੰਬੰਧ ਵਿੱਚ ਇਹਨੂੰ ਕੀ ਦੇਵਾਂਗੇ। ਕਿਸੇ ਨੇ ਦੱਸਿਆ ਵੀ ਕੋਈ ਸ਼ਰਾਰਤ ਕੀਤੀ ਜਾਏ ਜਿਸ ਕਰਕੇ ਇਹਨੂੰ ਪੁੰਨ ਹੀ ਨਾ ਮਿਲੇ। ਕਹਿੰਦੇ ਉਹ ਕੀ, ਉਹ ਕਹਿੰਦੇ ਇਹਨੂੰ ਕਿਹਾ ਜਾਏ ਵੀ ਤੂੰ ਲੜਕੀਆਂ ਨੂੰ ਸ਼ਿੰਗਾਰ ਕੇ ਪੁੰਨ ਕਰ, ਦਾਨ ਕਰ, ਐਂ ਨਾ ਕਰ। ਉਹ ਕੀ ਹੈ, ਪਹਿਲਾਂ ਨੱਕ ਜਾ ਵਿਰ ਕੇ ਉਹਦੇ ਵਿੱਚ ਕਹਿਣੇ ਕਿਹੜੇ ਪਾ ਦੇ, ਨੱਕ ਪਾੜ ਕੇ ਅਤੇ ਕੰਨਾਂ ਵਿੱਚ ਪਾੜ ਕੇ ਐਂ ਸਜਾ ਦੇ। ਉਹ ਵੀ ਸਿਰਫ ਤੈਨੂੰ ਬਹੁਤਾ ਪੁੰਨ ਹੋਊ, ਉਹ ਨੱਕ ਜਿਹਾ ਪਾੜ ਕੇ ਵਿੱਚੋਂ ਕੋਕਾ ਜਿਹਾ ਪਾ ਤਾ, ਕੰਨ ਜੇ ਪਾੜ ਤੇ, ਬਸ ਅੰਗ ਭੰਗ ਹੋ ਗਈਆਂ। ਜਿਹੜਾ ਕੋਈ ਅੰਗ ਭੰਗ ਹੈ ਉਹਦਾ ਪੁੰਨ ਨਹੀਂ ਹੁੰਦਾ, ਕਹਿੰਦੇ ਕੁਛ ਨਹੀਂ ਇਹਨੂੰ ਮਿਲਿਆ। 27 ਕਹਿੰਦੇ ਚੰਦਰਮਾ ਨੇ ਵਿਆਹੀਆਂ ਸੀ, ਇੱਕ ਜਿਹੜੀ ਪਾਰਵਤੀ ਉਹ ਸ਼ਿਵ ਜੀ ਦੇ ਹਿੱਸੇ ਆਈ ਸੀ, ਇਹੋ ਜਿਹੀਆਂ ਸਾਖੀਆਂ ਪ੍ਰਮਾਣਾਂ ਵਿੱਚ ਆਉਣਗੀਆਂ ਨੇ। ਇੱਥੇ ਆ ਕਵੀ ਜੀ ਨੇ ਦੇ ਦਿੱਤਾ ਵੀ ਵੀਰਭੱਦਰ ਦਸ ਪਰ, ਇੰਨੇ ਕਹਿ ਕੇ ਬਹੁਤ ਵੱਡਾ ਕਹਿੰਦੇ ਉਹ ਪ੍ਰਾਣ ਦਾ ਪ੍ਰਸੰਗ ਕਹਿ ਦਿੱਤਾ ਹੈ ਵੀ ਉਹ ਇੱਕ ਵਾਰੀ ਕਿਤੇ ਦਸ਼ ਰਾਜਾ ਸਮਾਗਮ ਵਿੱਚ ਗਿਆ, ਜੇ ਨੇਰੇ ਸੀ ਜੋ ਆਈ ਜੂਈ ਜੀ, ਉਹਨਾਂ ਨੇ ਉੱਠ ਉੱਠ ਕੇ ਸਾਰਿਆਂ ਨੇ ਸਤਿਕਾਰ ਕਿਹਾ, ਜੀਆਂ ਆਖਿਆ, ਮੱਥਾ ਵੀ ਟੇਕਿਆ। ਪਰ ਸ਼ਿਵ ਜੀ ਦੇ ਕਹਿੰਦੇ ਭੰਗ ਭੁੰਗ ਪੀਤੀ ਹੋਈ ਸੀ, ਅਧੂਰਾ ਖਾਧਾ ਹੋਇਆ ਸੀ, ਤੂੰ ਤਾਂ ਮੌਲਾ ਜਾ ਉਵੇਂ ਬੈਠਾ ਨਾ ਉੱਠਿਆ ਨਾ, ਕਹਿੰਦੇ ਸਹੁਰੇ ਦਾ ਸਤਿਕਾਰ ਕੀਤਾ। ਉਹ ਕਹਿੰਦੇ ਗੁੱਸੇ ਹੋ ਗਿਆ, ਕੋਈ ਨਾ ਜਦੋਂ ਘਰੇ ਵਿੱਚੋਂ ਆਈ ਆ ਨਾ ਘਰੇ, ਫਿਰ ਤੇਰੇ ਨਾਲ ਵੀ ਨਹੀਂ ਬਣਾਊਂਗਾ ਤੇਰੀ। ਉਹ ਦਸ਼ ਰਾਜਾ ਗੁੱਸਾ ਹੋ ਰਿਹਾ, ਫਿਰ ਘਰੇ ਕਹਿੰਦੇ ਉਹਨੇ ਜੱਗ ਰਚ ਲਿਆ, ਬਾਕੀ ਤਾਂ ਸਾਰੇ ਦੇਵੀ ਦੇਵੀ ਦੇਵਤੇ ਜਵਾਈ ਜੁਈ ਸੱਦ ਲਏ, ਸ਼ਿਵਜੀ ਉਹਨਾਂ ਨੂੰ ਨਹੀਂ ਕੋਈ ਚਿੱਠੀ ਪਾਈ, ਇਹਨੂੰ ਨਹੀਂ ਕੋਈ ਸਿਹਾ। ਅਤੇ ਪਾਰਵਤੀ ਨੂੰ ਅੱਗੇ ਪਤਾ ਲੱਗਿਆ ਵੀ ਮੇਰੇ ਘਰ ਵਾਲੇ ਅਤੇ ਮੇਰਾ ਪਿਓ ਗੁੱਸੇ ਹੋ ਗਏ ਵੀ ਇਸ ਤਰ੍ਹਾਂ ਤਾਂ ਹੁਣ ਜਦੋਂ ਅਸੀਂ ਉਹ ਜੱਗ ਵਿੱਚ ਗਏ ਨਾ, ਸਾਨੂੰ ਉਹਦੇ ਵਿੱਚੋਂ ਦਕਸ਼ਣਾ ਨਾ ਮਿਲੀ, ਹਿੱਸਾ ਨਾ ਮਿਲੀ, ਅਤੇ ਅਸੀਂ ਤਾਂ ਫਿਰ ਪਿੱਛੇ ਪੈ ਜਾਵਾਂਗੇ। ਉੱਥੇ ਹੁਣ ਭਾਗ ਕੱਢਿਆ ਨਹੀਂ ਜਾਣਾ, ਹਿੱਸਾ ਨਹੀਂ ਕੱਢਿਆ ਜਾਣਾ ਸ਼ਿਵਜੀ ਭਗਵਾਨ ਦਾ, ਬਾਕੀ ਕੱਢੇ ਜਾਣਗੇ, ਉਹ ਮੰਨੇ ਜਾਣਗੇ। ਫਿਰ ਉਹ ਪਾਰਵਤੀ ਨੇ ਸ਼ਿਵ ਜੀ ਨੂੰ ਕਿਹਾ ਵੀ ਆਪਾਂ ਚੱਲੀਏ ਉਹ ਜੱਗ ਦੇ ਵਿੱਚ। ਇਹ ਕਹਿਣ ਲੱਗਿਆ ਜਦੋਂ ਆਪਾਂ ਨੂੰ ਸੱਦਿਆ ਬੁਲਾਇਆ ਨਹੀਂ, ਕਿਉਂ ਜਾਈਏ, ਮੈਂ ਨਹੀਂ ਜਾਣਾ ਹੈ। ਔਰ ਫਿਰ ਵੀ ਹੁਣ ਘਰ ਵਾਲੀ ਸੀ, ਉਹ ਵਾਰ ਵਾਰ ਕਹੀ ਗਈ, ਹੱਟ ਪੈ ਗਈ, ਮਗਰ ਪੈ ਵੀ, ਕਹਿੰਦੇ ਨਹੀਂ ਜਾਣਾ ਹੀ ਜਾਣਾ ਹੈ। ਕਹਿਣ ਲੱਗਿਆ ਵੀ ਇਸ ਤਰ੍ਹਾਂ ਜਿਹੜਾ ਸਿੰਨਵਿਨਾ ਸਦਾ ਬੁਲਾਏ ਤੋਂ ਜਾਣਾ ਹੁੰਦਾ, ਉਹਦੇ ਵਿੱਚ ਕੋਈ ਮਨੁੱਖ ਦਾ ਆਦਰ ਸਤਿਕਾਰ ਨਹੀਂ ਰਹਿੰਦਾ ਹੁੰਦਾ। ਜੇ ਤਾਂ ਆਇਆ ਅਗਲਾ ਜੀਆਂ ਕਹਿ ਦੇ ਤਾਂ ਚਲੋ ਗੱਲ ਹੁੰਦੀ, ਜੇ ਉਸੇ ਹਜਾਇਆ ਆਪ ਨੂੰ ਜੱਗ ਵਿੱਚ ਬੁਲਾਇਆ, ਕਿਸੇ ਨੇ ਕੁਝ ਬੋਲਿਆ, ਚੱਲਾ ਨਾ ਤੇਰਾ ਸਹੁਰਾ, ਮੇਰਾ ਸਹੁਰਾ ਤੇਰਾ ਪਿਓ, ਇਹ ਤਾਂ ਉਦੋਂ ਵੀ ਜ਼ਿਆਦਾ ਬਦਨਾਮੀ ਹੋਜੂ ਆਪਣੂੰ, ਇਹਨੂੰ ਤਾਂ ਬੁਲਾਇਆ ਹੀ ਨਹੀਂ ਜਵਾਈ ਨੂੰ। ਕਹਿਣ ਲੱਗੇ ਵੀ ਨਹੀਂ, ਕੁਝ ਹੋ ਜਾਏ, ਜਾਣਾ ਹੀ ਜਾਣਾ ਹੈ। ਉਹ ਕਹਿੰਦੇ ਉਹ ਪਾਰਵਤੀ ਮਗਰ ਲੱਗ ਕੇ ਸ਼ਿਵਜੀ 'ਚ ਚਲੇ ਗਏ, ਅਤੇ ਉੱਧਰ ਜੱਗ ਦੀ ਸੰਪੂਰਨਤਾ ਹੋ ਰਹੀ ਸੀ, ਸਭ ਦੇ ਹਿੱਸੇ ਪਾਤਸ਼ਾਹ ਦੇ ਕੱਢੇ ਜਾ ਰਹੇ ਸਨ, ਨਾਂ ਲਿਆ ਜਾ ਰਿਹਾ ਸੀ ਵੀ ਇਹ ਫਲਾਣੇ ਦਾ ਹਿੱਸਾ ਹੈ, ਫਲਾਣੇ ਨੂੰ ਦਸ਼ਣਾ ਦਿੱਤੀ ਜਾ ਰਹੀ ਹੈ, ਫਲਾਣੇ ਨੂੰ ਆ ਦਿੱਤਾ ਜਾ ਰਿਹਾ ਹੈ, ਜਾਣੀ ਸਿਰੋਪਾ ਸਾਰਿਆਂ ਨੂੰ ਦਿੱਤੇ ਜਾ ਰਹੇ ਸੀ। ਸ਼ਿਵਜੀ ਅਤੇ ਪਾਰਵਤੀ ਦਾ ਨਾਂ ਹੀ ਨਾ ਲਿਆ, ਉਹਦਾ ਕੋਈ ਹਿੱਸਾ ਨਹੀਂ, ਉਹਨੂੰ ਕੋਈ ਗੱਲਬਾਤ ਨਹੀਂ, ਕਿਉਂਕਿ ਆਪਣਾ ਕੱਢਣਾ ਸੀ ਨਾ ਉਹਨੇ ਗੁੱਸਾ ਦਾ ਛਪਰ ਜਾਣੀ ਵੀ ਮੈਨੂੰ ਨਹੀਂ ਇਹਨੇ ਪੱਥਾ ਟੇਕਿਆ। ਉਸ ਵੇਲੇ ਸ਼ਿਵਜੀ ਤਾਂ ਹੁਣ ਬੇਪਰਵਾਹ ਸੀ, ਉਹਨਾਂ ਨੂੰ ਤਾਂ ਕੋਈ ਅਸਰ ਨਹੀਂ ਸੀ, ਅਤੇ ਪਾਰਵਤੀ ਦੇ ਮਨ ਦੇ ਵਿੱਚ ਬਹੁਤ ਹੀ ਅਸਰ ਹੋ ਗਿਆ। ਕਹਿੰਦੇ ਇਹਦੇ ਤਾਂ ਸੜ ਕੇ ਮਰ ਜਾਣਾ ਹੀ ਚੰਗਾ ਹੈ, ਜਾਣਦਾ ਕੀ ਹੈ ਸਾਰਿਆਂ ਦੇ ਸਾਹਮਣੇ ਮੇਰੇ ਪਿਓ ਨੇ ਮੇਰੇ ਘਰ ਵਾਲੇ ਦੀ ਆ ਬਦਨਾਮੀ ਕਰਤੀ, ਵੀ ਮੈਂ ਵੀ ਫਿਰ ਇਹਨੂੰ ਦਿਖਾਵਾਂ ਜਲਵਾ, ਮੈਂ ਵੀ ਫਿਰ ਇਹਦੀ ਬਦਨਾਮੀ ਕਰਾਵਾਂ। ਕਹਿੰਦੇ ਫਿਰ ਉਹ ਜਿਹੜਾ ਜੱਗ ਸੀ ਨਾ, ਅਗਨੀ ਵਾਲਾ ਕੁੰਡ ਸੀ, ਉਹਦੇ ਵਿੱਚ ਪਾਰਵਤੀ ਨੇ ਜਾ ਕੇ ਛਾਲ ਮਾਰਤੀ, ਪਹਿਲਾਂ ਲਾਲਾ ਹੋ ਗਈ। ਇੱਕ ਦੂਸਰੇ ਨੂੰ ਕੰਨ ਮਸਰ ਵੀ ਕੀ ਗੱਲ ਹੈ, ਕਹਿੰਦੇ ਵੀ ਇਹ ਦਸ਼ਪਸ਼ ਰਾਜ ਦੀ ਮਾੜੀ ਗੱਲ ਹੈ, ਵੀ ਦੇਖੋ ਉਹਨੂੰ ਘਰੇ ਬੁਲਾਇਆ ਹੈ ਅਤੇ ਉਹਨਾਂ ਦਾ ਸ਼ਾਦਾ ਨਹੀਂ ਕੱਢਿਆ ਹੈ, ਉਹਨਾਂ ਨੂੰ ਇਹਨਾਂ ਨੇ ਸਿਰੋਂ ਫੋਨ ਨਹੀਂ ਦਿੱਤਾ, ਜੀਆਂ ਨਹੀਂ ਕਰਤਾ, ਲੜਕੀ ਸੀ ਇਹਦੀ, ਪੁੱਤਰੀ ਸੀ, ਇਹਨੂੰ ਬੁਲਾਉਣਾ ਚਾਹੀਦਾ ਸੀ, ਆਪਣੇ ਜਵਾਈ ਨਾਲ ਵੀ ਗੱਲ ਕਰਨੀ ਚਾਹੀਦੀ ਸੀ, ਇਹ ਵੀ ਦਸ਼ਮਸ਼ ਦਾ ਮਾੜਾ ਕੰਮ ਹੈ। ਉਹ ਫਿਰ ਇਹਦੇ ਵੱਲ ਲੱਗ ਗਿਆ ਤਬਾਹ, ਜਿੱਥੇ ਉਹਨੂੰ ਕਹਿੰਦੇ ਸੀ ਬਦਨਾਮੀ ਦਾ ਉਹਦੀ ਕਰਾਉਣਾ ਚਾਹੁੰਦਾ, ਇਹਦੀ ਹੋਣ ਲੱਗ ਪਈ। ਸ਼ਿਵ ਜੀ ਪਾਰਵਤੀ ਸਰ ਮੱਚ ਗਈ, ਫਿਰ ਜਿਹੜਾ ਸ਼ਿਵ ਜੀ ਗੁੱਸੇ ਵਿੱਚ ਆ ਗਿਆ ਹੈ ਵੀ ਮੇਰੇ ਆਉਣ ਕਰਕੇ ਅਤੇ ਇਹ ਸਾਡੀ ਇਹਨੇ ਇਉਂ ਬਦਨਾਮੀ ਕਰਾਈ ਹੈ, ਸਾਨੂੰ ਮਾੜਾ ਚੁਕਾਇਆ ਹੈ ਲੋਕਾਂ ਵਿੱਚ, ਅਤੇ ਮੇਰੀ ਘਰ ਵਾਲੀ ਇਹਨੇ ਮਰਵਾਈ ਹੈ ਜੱਗ ਵਿੱਚ। ਕਹਿੰਦੇ ਉਸ ਵੇਲੇ ਫਿਰ ਗੁੱਸੇ ਵਿੱਚ ਆ ਕੇ ਆਪਣੀ ਜਟਾਂ ਦੀ ਇੱਕ ਲੁੱਟ ਜੀ ਖਿੱਚੀ ਇਸਨੇ, ਅਤੇ ਉਹਦੇ ਵਿੱਚੋਂ ਫਿਰ ਕਹਿੰਦੇ ਵੀਰਭੱਦਰ ਪੈਦਾ ਹੋ ਗਿਆ। ਉਹ ਹੱਥ ਜੋੜ ਕੇ ਖੜ ਗਿਆ ਵੀਰਭੱਦਰ ਗਣ, ਕਹਿੰਦਾ ਕੀ ਹੈ ਦੱਸੋ ਜੀ, ਪਿਓ ਜੀ, ਪਿਤਾ ਜੀ ਕੀ ਆ ਗਿਆ? ਕਹਿੰਦੇ ਅੱਜ ਇਹਨਾਂ ਨੇ ਸਾਰੇ ਲਪੇਟ ਦੇ, ਸਾਰੇ ਮਾਰ ਦੇ, ਨਹੀਂ ਛੱਡਣਾ ਪਿੱਛੇ। ਆ ਕਹਿੰਦੇ ਦਸ਼ ਪਰਚਾ ਨੂੰ ਲਪਾਟ, ਪਿੱਛੇ ਇਹਨੂੰ ਦੇ ਦਾਤੂ ਪੈਸੂ। ਉਹ ਪਹਿਲਾਂ ਤਾਂ ਫਿਰ ਪਿਆ ਇਹਦਾ ਸ਼ਿਵਜੀ ਦਾ ਜਿਹੜਾ ਪੈਦਾ ਹੋਇਆ ਸੀ, ਜਦ ਸਹੁਰੇ ਨੂੰ ਪਿਆ ਇਹਦੇ ਦਸ਼ ਪਰਚ ਨੂੰ ਚੰਗੀ ਤਰ੍ਹਾਂ, ਫਿਰ ਉਹਨੂੰ ਝਾਟਾ ਛਕਾਇਆ, ਬਣਾ ਸਾਰ ਕੇ ਕੁੱਟਿਆ, ਇਹਨੇ ਗਾਸੀਆਂ ਨੂੰ ਸੋਧਾ ਲਾਇਆ, ਐਂ ਮਰਨ ਪ੍ਰਣਾਉ ਕਰ ਦਿੱਤਾ ਉਹ ਵੀਰਭੱਦਰ ਨੇ। ਇਸ ਕਰਕੇ ਕਵੀ ਇੱਥੇ ਦ੍ਰਿਸ਼ਟਾਂਤ ਦਿੰਦਾ ਵੀ ਗੁਰੂ ਕਾ ਸਿੱਖ ਜਿਹੜਾ ਮੂੰਹ ਉੱਪਰ ਵੀ ਆਉਂ ਬਲਵਾਨ ਹੈ, ਜਿਵੇਂ ਦਸ਼ ਉੱਪਰ ਕਹਿੰਦੇ ਵੀਰਭੱਦਰ ਗਿਆ ਸੀ, ਉਹਦੀ ਭੂਤ ਨਹੀਂ ਭੁਲਾ ਤੀ, ਕੁੱਟ ਕੁੱਟ ਕੇ ਮੈਂ ਮਰਿਆ ਵਰਗਾ ਕਰਤਾ ਸੀ। ਵੀਰਭੱਦਰ ਦਸ਼ ਪਰ, ਜਿਵੇਂ ਕਹਿੰਦੇ ਸ਼ਿਵਜੀ ਦਾ ਜਿਹੜਾ ਉਹ ਜਿੱਟਾਂ ਲਿੱਟਾਂ 'ਚੋਂ ਪੈਦਾ ਹੋਇਆ ਵੀਰਭੱਦਰ ਗਾਣਾ, ਉਹ ਦਸ਼ ਰਾਜੇ ਉੱਪਰ ਕਹਿੰਦੇ ਬਲਵਾਨ ਸੀ, ਹਾਵੀ ਸੀ, ਉਹਨੂੰ ਜਾ ਫੜਿਆ, ਕੁੱਟਿਆ, ਮਾਰਿਆ ਸੀ, ਚਾਟਾ ਛਕਾ ਦਿੱਤਾ ਸੀ, ਭੂਤਨੀ ਭੁਲਾ ਦਿੱਤੀ ਸੀ। ਨਦੀ ਮੱਧ ਮੱਛ ਪਰ ਦਾਸ ਜਾਲ ਪਾਨ ਹੈ, ਇਸਰਾ ਨਦੀ ਦੇ ਵਿਚਕਾਰ ਜਿਵੇਂ ਮੱਛਾਂ ਦੇ ਉੱਪਰ ਜਿਹੜਾ ਉਹ ਦਾਸ ਜਾਲ ਪਾਉਣ, ਜਾਲ ਪਾਉਣ ਵਾਲਾ ਦਾਸ ਹੁੰਦਾ, ਦਾਸ ਕੋ ਜੀਵ ਰੱਖੋ, ਜਿਹੜਾ ਜਾਲ ਪਾ ਕੇ ਮੱਛੀਆਂ ਫੜੇ ਉਹਨੂੰ ਝੀਵਰ ਕਹਿੰਦੇ ਹੈ। ਇੱਕ ਆਹ ਹੁੰਦੇ ਆ ਜਿਹੜੇ ਕੋਈ ਘਰਾਂ ਵਿੱਚ ਭਾਂਡੇ ਟੀਂਡੇ ਜਿਹਨਾਂ ਨੂੰ ਅਸੀਂ ਮਹਿਰੇ ਕਹਿ ਦਿੰਦੇ, ਪਾਣੀ ਢੋਂਦੇ ਹੁੰਦੇ ਸੀ ਖੂਹਾਂ ਤੋਂ, ਇਹ ਵੱਖਰੇ ਨੇ। ਇੱਕ ਇਹ ਜਿਹੜੇ ਮੱਛੀਆਂ ਪਕੜਨ ਵਾਲੇ, ਇਹਨਾਂ ਨੂੰ ਝੀਵਰ ਕਹਿੰਦੇ ਆ, ਜਾਂ ਇਸੇ ਤਰ੍ਹਾਂ ਇਹਨਾਂ ਨੂੰ ਬਦਕੀ ਕਹਿ ਦਿੰਦੇ ਹਨ। ਇਸ ਤਰ੍ਹਾਂ ਕਹਿੰਦੇ ਜਿਵੇਂ ਉਹ ਜਿਹੜਾ ਬਦਕ ਹੈ ਸ਼ਿਕ ਹੋਏ ਮੱਛਾਂ ਉੱਪਰ, ਕਹਿੰਦੇ ਬੜਾ ਭਾਰੀ ਹਾਵੀ ਹੁੰਦਾ, ਪਕੜ ਲੈਂਦਾ ਮਾਰ ਮੁਕੰਦਾ ਹੈ ਸ਼ੇਰ ਜਿਮ ਪੱਛ ਪਰ, ਜਿਵੇਂ ਜਿਹੜਾ ਬੱਬਰ ਸ਼ੇਰ ਹੈ ਜਿਹੜਾ ਆਪਣਾ ਖਾਣ ਵਾਲਾ ਸ਼ਿਕਾਰ ਹੈ ਉਹਦੇ ਉੱਪਰ ਹਾਵੀ ਹੁੰਦਾ, ਜਦੋਂ ਕਹਿੰਦੇ ਉਹ ਪੈਂਦਾ ਨਾ ਪੰਜਾ ਮਾਰਦਾ ਫਿਰ ਸ਼ਿਕਾਰ ਨੂੰ ਨਿਕਲ ਨਹੀਂ ਦਿੰਦਾ ਹੈ। ਇਸ ਤਰ੍ਹਾਂ ਕਹਿੰਦੇ ਗੁਰੂ ਕਾ ਸਿੱਖ ਵੀ ਬੜਾ ਮੋਹ ਉੱਪਰ ਬਲਵਾਨ ਹੈ, ਜਦੋਂ ਮੋਹ ਦੇ ਉੱਪਰ ਪੈ ਗਏ ਟੁੱਟ ਕੇ ਤਾਂ ਫਿਰ ਮੋਹ ਦੀ ਭੂਤਨੀ ਭੁਲਾ ਦਿੰਦਾ, ਮੋਹ ਨਹੀਂ ਪੈਦਾ ਹੁੰਦਾ, ਮੋਹ ਨਹੀਂ ਕੁਸਕਦਾ ਹੈ। ਇਉਂ ਜਿਵੇਂ ਬੱਬਰ ਸ਼ੇਰ ਕਹਿੰਦੇ ਸ਼ਿਕਾਰ ਦੇ ਉੱਪਰ ਹਾਵੀ ਹੁੰਦਾ ਹੈ। ਬਾਜ ਜਿਮ ਪੱਛ ਪਰ, ਜਿਹੜਾ ਬਾਜ ਹੈ ਜਿਵੇਂ ਕਹਿੰਦੇ ਖੰਭਾਂ ਵਾਲੇ ਪੰਛੀਆਂ ਉੱਪਰ ਬਲਵਾਨ ਹੁੰਦਾ, ਹਾਵੀ ਹੁੰਦਾ ਹੈ, ਜਦੋਂ ਪੈਂਦਾ ਹੈ ਉਦੋਂ ਹੀ ਉਹਦੇ ਖੰਭੇ ਖਿਲਾਰ ਕੇ ਸਿਰ ਦਿੰਦਾ ਪੰਛੀਆਂ ਦੇ। ਚੰਡ ਬਿੜਾ ਲੱਛ ਪਾਰ ਕੀਨ ਦੁੱਤ ਹਾਨ, ਜਿਵੇਂ ਚੰਡੀ ਜਿਹੜੀ ਸੀ ਬਿੱਲੀਆਂ ਅੱਖਾਂ ਵਾਲਾ ਇੱਕ ਦੈਂਤ ਸੀ, ਉਹਨੂੰ ਕਹਿੰਦੇ ਚੰਡੀ ਨੇ ਮਾਰਿਆ ਸੀ। ਉਹ ਕਹਿੰਦੇ ਬਿੱਲੀਆਂ ਅੱਖਾਂ ਵਾਲੇ ਦੈਂਤ ਉੱਪਰ ਰਾਖ ਉੱਪਰ ਚੰਡੀ ਬਲਵਾਨ ਹਾਵੀ ਹੈ, ਉਹਨੂੰ ਮਾਰ ਕੇ ਸਿੱਟ ਦਿੱਤਾ ਸੀ, ਉਹਦੀ ਸੋਭਾ ਨਾਸ ਕਰ ਦਿੱਤੀ ਸੀ, ਉਹਨੂੰ ਖੰਡਾ ਪੜਾ ਦਿੱਤਾ ਸੀ। ਰਾਮ ਛੇਤ ਪਾਲ ਪਰ, ਹੋਰ ਦ੍ਰਿਸ਼ਟਾਂਤ ਦਿੰਦੇ ਆ ਜਿਵੇਂ ਪਰਸ ਰਾਮ ਜਿਹੜੇ ਧਰਤੀ ਦੇ ਪਾਲ ਧਰਤੀ ਦੀ ਪਾਲਣਾ ਕਰਨ ਵਾਲੇ ਛੱਤਰੀ ਰਾਜੇ ਹੈ, ਉਹਨਾਂ ਦੇ ਉੱਪਰ ਬਲਵਾਨ ਸੀ, ਹਾਵੀ ਸੀ, 21 ਵਾਰ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਖੂਨ ਦੇ ਘੁੰਬਲ ਕੁੰਡ ਭਰ ਭਰ ਕੇ ਖੂਨ ਨਾਲ ਉਹਨਾਂ ਦੇ ਵਿੱਚ ਨਹਾਤਾ ਸੀ ਪਰਸ਼ੁਰਾਮ। ਜਿਵੇਂ ਪਰਸ਼ੁਰਾਮ ਧਰਤੀ ਦੇ ਰਾਜੇ ਛੱਤਰੀਆਂ ਉੱਪਰ ਕਹਿੰਦੇ ਹਾਵੀ ਸੀ, ਉਹਨਾਂ ਨੂੰ ਮਾਰ ਮੁਕਾਇਆ ਸੀ 21 ਵਾਰ। ਰਾਮ ਸੁਰ ਸਾਲ ਪਰ, ਇਸ ਤਰ੍ਹਾਂ ਕਹਿੰਦੇ ਤ੍ਰੇਤੇ ਯੁਗ ਦੇ ਦਸ਼ਰਥ ਦੇ ਪੁੱਤਰ ਰਾਮ ਚੰਦਰ ਜੀ, ਜੋ ਦੇਵਤਿਆਂ ਨੂੰ ਸਾਲ ਕੇ ਦੁੱਖ ਦੇਣ ਵਾਲਾ ਸੀ ਰਾਵਣ, ਉਹ ਪੂਰੇ ਉੱਪਰ ਹਾਵੀ ਸੀ, ਉਹਨੂੰ ਮਾਰ ਮੁਕਾਇਆ ਸੀ। ਰਾਮ ਮਗ ਪਾਲ ਪਰ, ਜੈਸੇ ਸਾਵਧਾਨ ਹੈ, ਕ੍ਰਿਸ਼ਨ ਦਾ ਜਿਹੜਾ ਵੱਡਾ ਭਰਾ ਹੈ ਬਲਰਾਮ, ਉਹ ਜਿਸ ਤਰ੍ਹਾਂ ਕਹਿੰਦੇ ਜਿਹੜਾ ਮਗਧ ਦੇਸ਼ ਦਾ ਪਾਲਣ ਕਰਨ ਵਾਲਾ ਰਾਜਾ ਜਰਾ ਸਿੰਧ ਹੈ, ਉਹਦੇ ਉੱਪਰ ਕਹਿੰਦੇ ਸਾਵਧਾਨ ਸੀ, ਐਨ ਹੁਸ਼ਿਆਰ ਸੀ, ਅਤੇ ਉਹਨੂੰ ਮਾਰ ਮੁਕਾਇਆ ਸੀ ਕ੍ਰਿਸ਼ਨ ਜੀ ਦੇ ਭਰਾ ਬਲਰਾਮ ਜੀ ਨੇ ਅਜਰਾ ਸਿੰਘ ਨੂੰ ਉੱਥੇ ਹੀ ਜਿੱਥੇ ਰਹਿ ਰਿਹਾ ਸੀ ਪਟਨੇ ਵਿੱਚ ਰਾਜਧਾਨੀ ਵਿੱਚ ਉੱਥੇ ਜਾਰ ਮਕਾਇਆ ਸੀ। ਸੋ ਇਸ ਤਰ੍ਹਾਂ ਆਪੋ ਵਿੱਚ ਹੀ ਘੋਲੀ ਕੀਤਾ ਸੀ, ਕਈ ਦਿਨ ਕਹਿੰਦੇ ਇਸ ਤਰ੍ਹਾਂ ਹੀ ਘੁਲਦੇ ਰਹੇ ਸੀ, ਅਖੀਰੀ ਦੋ ਹਿੱਸੇ ਕਰਕੇ ਉਹ ਪਾੜਕੇ ਨੂੰ ਸਿੱਟ ਦਿੱਤਾ ਸੀ ਜਰਾ ਸਿੰਧ ਨੂੰ ਕ੍ਰਿਸ਼ਨ ਭਗਵਾਨ ਨੇ। ਉਹ ਬਲਰਾਮ ਨੂੰ ਇਸ਼ਾਰਾ ਜਿਹਾ ਕੀਤਾ ਸੀ ਵੀ ਤੂੰ ਹੁਣ ਇੰਨਾ ਕਿਉਂ ਲਾਇਆ ਸਮਾਂ, ਉਹ ਕਹਿੰਦਾ ਮੇਰੀ ਤਾਂ ਭੂਤਨੀ ਭੁਲਾਈ ਪਈ ਹੈ, ਮਾਰਨਾ ਤਾਂ ਕਿਧਰੇ, ਮੈਨੂੰ ਤਾਂ ਹੁਣ ਸਿੱਟਣਾ ਚਾਹੁੰਦਾ ਹੈ। ਉਹ ਦਾਤਣ ਕਰਦੇ ਸੀ, ਦਾਤਣ ਕਰਦਿਆਂ ਪਾੜ ਕੇ ਜੇ ਸਿੱਟਦੀ ਵੀ ਇਹ ਦੋ ਹਿੱਸਿਆਂ ਤੋਂ ਬਣਿਆ, ਇਹਨੂੰ ਪਾੜ ਕੇ ਸਿੱਟ ਦੇ। ਇਸ ਤਰ੍ਹਾਂ ਫਿਰ ਬਲਰਾਮ ਸਮਝ ਗਿਆ, ਉਹਨੇ ਇੱਕ ਲੱਤ ਦੀ ਹੇਠਾਂ ਰੱਖੀ ਉੱਤੇ ਪੈਰ ਰੱਖਿਆ, ਦੂਜੀ ਬਾਂਹ ਨੂੰ ਫੜ ਕੇ ਲੱਤਾਂ ਨੂੰ ਚੁੱਕਦੀ, ਵਿਚਕਾਰੋਂ ਦੋ ਹਿੱਸੇ ਟੋਟੇ ਕਰਤਾ, ਮਾਰਤਾ ਜਰਾ ਸਿੰਘ। ਹਾਂ, ਜਿਹੜੇ ਕਹਿੰਦੇ ਕ੍ਰਿਸ਼ਨ ਦਾ ਭਰਾ ਜਿਹੜਾ ਬਲਵਾਨ ਬਲਰਾਮ ਸੀ, ਮਗਧ ਦੇਸ਼ ਬਿਹਾਰ ਦੇ ਇਲਾਕੇ ਦੀ ਪਾਲਣਾ ਕਰਨ ਵਾਲਾ ਜਰਾ ਸਿੰਘ, ਉਹਦੇ ਉੱਪਰ ਬਲਵਾਨ ਸਾਵਧਾਨ ਸੀ, ਉਸਨੂੰ ਜਾ ਮਾਰ ਮੁਕਾਇਆ ਸੀ। ਸ਼ਕਰ ਜਿਮ ਕੋਹ ਪਾਰ, ਹਾਂ ਜਿਵੇਂ ਇੰਦਰ ਜਿਹੜਾ ਹੈ ਜਿੰਨੇ ਪਹਾੜ ਹੈ ਉਹਨਾਂ ਦੇ ਉੱਪਰ ਕਹਿੰਦੇ ਹਾਵੀ ਸੀ, ਬਲਵਾਨ ਸੀ, ਸੱਤ ਧਾਤੂਆਂ ਦਾ ਬੱਜਰ ਸ਼ਸਤਰ ਜਾ ਲੈ ਕੇ, ਜਿੰਨੇ ਕਹਿੰਦੇ ਉਹ ਖੰਭਾਂ ਵਾਲੇ ਪਹਾੜ ਸੀ ਸਭ ਨੇ ਉਹਨਾਂ ਦੇ ਖੰਭ ਜੇ ਭੰਨ ਦਿੱਤੇ ਸਨ। ਪਹਿਲੇ ਸਮੇਂ ਵਿੱਚ ਕਹਿੰਦੇ ਜਿਵੇਂ ਪੰਛੀ ਉੱਡ ਉੱਡ ਕੇ ਜਾਂਦੇ ਆ ਨਾ, ਇਸ ਤਰ੍ਹਾਂ ਕਹਿੰਦੇ ਆ ਪਹਾੜਾਂ ਨੂੰ ਵੀ ਖੰਭ ਹੁੰਦੇ ਸੀ, ਅਤੇ ਇਹ ਵੀ ਉੱਡ ਕੇ ਜਾ ਕੇ ਧਰਤੀ ਦਾ ਖੇਤੀ ਦਾ ਨੁਕਸਾਨ ਕਰਦੇ ਹੁੰਦੇ ਸੀ। ਇੰਦਰ ਦੇਵਤੇ ਨੇ ਕਹਿੰਦੇ ਉਹ ਵਜਰ ਸ਼ਸਤਰ ਚਲਾ ਕੇ ਸਾਰਿਆਂ ਪਹਾੜਾਂ ਦੇ ਖੰਭ ਭੰਨ ਦੇ ਤੋੜ ਤੇ, ਇਸ ਤਰ੍ਹਾਂ ਕੋਈ ਕਿਤੇ ਡਿੱਗ ਪਿਆ, ਕੋਈ ਕਿਤੇ ਪੈ ਗਿਆ। ਫਿਰ ਪ੍ਰਿਥੂ ਰਾਜੇ ਨੇ ਪਹਾੜ ਦੇ ਚੁੱਕ ਕੇ ਤਨਖ ਦੇ ਚਿੱਲੇ ਨਾਲ ਇੱਕ ਥਾਂ ਇਕੱਠੇ ਕਰਕੇ ਰੱਖਦੇ ਸੀ। ਅਜਨੇ ਜਿੰਨੇ ਇੱਕ ਥਾਂ ਪਏ, ਕਹਿੰਦੇ ਪ੍ਰਿਥੂ ਰਾਜੇ ਦੇ ਇਕੱਠੇ ਕੀਤੇ ਪਹਾੜਾਂ ਵਿੱਚ, ਪੁਰਾਣਾਂ ਵਿੱਚ ਇਹ ਕਥਾ ਹੈ। ਉਹ ਜਿਵੇਂ ਕਹਿੰਦੇ ਇੰਦਰ ਰਾਜਾ ਪਹਾੜਾਂ ਉੱਪਰ ਕਹਿੰਦੇ ਬਲਵਾਨ ਸੀ, ਹਾਵੀ ਸੀ, ਸਭ ਦੇ ਖੰਭ ਤੋੜ ਤੂੜ ਕੇ ਸਿਰ ਤੇ ਸੀ, ਮਾਰ ਮੁਕਾਏ ਸੀ ਚੱਕਰ ਹਾਰ ਦਰੋਹ ਪਰ। ਆ ਭਗਵਾਨ ਵਿਸ਼ਨੂੰ ਦਾ ਜਿਵੇਂ ਸੁਦਰਸ਼ਨ ਚੱਕਰ, ਜਿਹੜੇ ਉਹਦੇ ਪਿਆਰੇ ਆ ਭਗਤ, ਉਹਨਾਂ ਬੈਰੀਆਂ ਉੱਪਰ ਜਿਵੇਂ ਕਹਿੰਦੇ ਹਾਵੀ ਹੈ, ਬਲਵਾਨ ਹੈ, ਬੈਰੀਆਂ ਨੂੰ ਮਾਰ ਮੁਕਾਉਂਦਾ ਹੈ। ਗੁਰੂ ਸਿੱਖ ਮੋਹ ਪਾਰ ਤੈਸੇ ਬਲਵਾਨ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਪੂਰਨ ਗੁਰਸਿੱਖ ਹੈ ਉਹ ਮੋਹ ਉੱਪਰ ਕਹਿੰਦੇ ਬਲਵਾਨ ਹੈ, ਹਾਵੀ ਹੈ, ਉਹ ਮੋਹ ਦੀ ਭੂਤਨੀ ਭੁਲਾ ਦਿੰਦਾ ਹੈ, ਮੋਹ ਵਿੱਚ ਨਹੀਂ ਆਉਂਦਾ ਹੈ। ਦੋਹਰਾ ਕਹਿ ਬਾਲਾ ਸ੍ਰੀ ਗੁਰੂ ਜੀ। ਹਾਂ, ਭਾਈ ਬਾਲਾ ਜੀ ਕਹਿਣ ਲੱਗਿਆ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਸੁਣੋ ਕਥਾ ਇਤਿਹਾਸ। ਜੋ ਗੁਰੂ ਨਾਨਕ ਸਾਹਿਬ ਜੀ ਦੀ ਇਤਿਹਾਸ ਹੈ ਉਹਦੇ ਵਿੱਚੋਂ ਕਥਾ ਸੁਣ ਲਓ, ਆਪ ਅਗਲਾ ਪ੍ਰਸੰਗ ਸੁਣੋ ਜੀ। ਜੈਸ ਭਾਂਤ ਹਰ ਖੇਲ ਹੀ, ਇਸ ਤਰ੍ਹਾਂ ਪਾਪਾਂ ਦੇ ਹਰ ਗੁਰੂ ਨਾਨਕ ਸਾਹਿਬ ਜੀ ਬੱਚਿਆਂ ਨਾਲ ਖੇਲਦੇ ਹਨ। ਕਟਤ ਜੁਕਲ ਮਲ ਦਾਸ, ਖੇਲਾਂ ਰਾਹੀਂ ਹੀ ਲੀਲਾ ਰਾਹੀਂ ਆਪਣੇ ਦਾਸਾਂ ਦੇ ਪਾਪਾਂ ਨੂੰ ਕੱਟੀ ਜਾ ਰਹੇ ਹਨ। ਸਵਈਆ ਬਾਲਕ ਸੋ ਮਿਲ ਖੇਲ ਖੇਲਤ ਖੇਲਣ। ਇੱਕ ਦਿਨ ਦੀ ਗੱਲ, ਬੱਚਿਆਂ ਨਾਲ ਮਿਲ ਮਿਲ ਕੇ ਤਰ੍ਹਾਂ ਤਰ੍ਹਾਂ ਦੀਆਂ ਖੇਲਾਂ ਖੇਲਦੇ ਸਨ। ਲਾਲ ਬਲੋਕਤ ਤਾਤ ਦੁਲਾਰ, ਕਾਲੂ ਜੀ ਲਡਾਉਂਦੇ ਹਨ ਤੇ ਵੇਖ ਵੇਖ ਕੇ ਪਿਆਰ ਕਰਦੇ ਹਨ ਇਹਨਾਂ ਨੂੰ। ਸੁੰਦਰ ਭੂਖਨ ਚੀਰ ਸਰੀਰ ਧਰੇ, ਸਰੀਰ ਇਸੇ ਤਰ੍ਹਾਂ ਸੋਹਣੇ ਗਹਿਣੇ ਸੋਹਣੇ ਵਸਤਰ ਸਰੀਰ ਤੇ ਧਾਰਨ ਕੀਤੇ ਹੈ। ਧਰੇ ਤਲਵੰਡੀ ਕੀ ਬੀਥੀ ਬਿਹਾਰ, ਧਾਰਨ ਕੀਤੀ ਹੈ ਰਾਏ ਪੋਈ ਤਲਵੰਡੀ ਦੀਆਂ ਗਲੀਆਂ ਦੇ ਵਿੱਚ ਆਪ ਜੀ ਵਿਚਰ ਰਹੇ ਹੈ, ਫਿਰ ਰਹੇ ਹਨ। ਦੌਰ ਚੱਲੇ ਕਬ ਬੈਸ ਰਹੇ, ਕਦੇ ਸਾਰੇ ਬੱਚਿਆਂ ਤੋਂ ਅੱਗੇ ਹੋ ਕੇ ਦੌੜ ਲਾ ਕੇ ਚੱਲਦੇ ਹੈ, ਕਦੇ ਚੌਂਕੜਾ ਜਿਹਾ ਮਾਰ ਕੇ ਬੈਠ ਰਹਿੰਦੇ ਹਨ। ਕਬਹੂ ਮਧੁਰ ਮੁਖ ਬੈਨ ਉਚਾਰ, ਸਾਰੇ ਬੱਚਿਆਂ ਨੂੰ ਇਕੱਠਿਆਂ ਕਰਕੇ ਮੁੱਖੋਂ ਬੜੇ ਮਿੱਠੇ ਪਿਆਰ ਦੇ ਬਚਨ ਉਹਨਾਂ ਨੂੰ ਕਹਿੰਦੇ ਹੈ, ਸੁਣਾਉਂਦੇ ਹਨ। ਭੋਜਨ ਮਾਤ ਤਲੇ ਕਾਰ ਖਾਤ, ਭੁੱਖ ਲੱਗਦੀ ਹੈ ਮਾਤਾ ਤ੍ਰਿਪਤਾ ਤੋਂ ਭੋਜਨ ਲੈ ਕੇ ਖਾ ਲੈਣਾ ਕਰਦੇ। ਖਵਾਵਤ ਹੇਰਤ ਹੋ ਬਲਿਹਾਰ, ਮਾਤਾ ਜੀ ਗੁਰੂ ਨਾਨਕ ਸਾਹਿਬ ਨੂੰ ਭੋਜਨ ਖਵਾਉਂਦੇ ਹੋਏ ਉਪਰੋਂ ਬਲਿਹਾਰ ਹੁੰਦੇ ਹਨ। ਇੱਕ ਬਾਸੁਰ ਕਾਲੂ ਵਿਚਾਰ ਕੀਓ, ਇੱਕ ਦਿਨ ਦੀ ਗੱਲ ਹੈ, ਕਾਲੂ ਜੀ ਨੇ ਹਿਰਦੇ ਵਿੱਚ ਸੋਚ ਵਿਚਾਰ ਕੀਤਾ, ਪੜਨੈ ਬਿਨ ਨਾਨਕ ਬੈਸ ਬਿਹਾਏ, ਮੇਰੇ ਪੁੱਤਰ ਗੁਰੂ ਨਾਨਕ ਜੀ ਦੀ ਪੜ੍ਹੇ ਤੋਂ ਬਗੈਰ ਐਵੇਂ ਉਮਰ ਲੰਘ ਰਹੀ ਹੈ, ਬੀਤ ਰਹੀ ਹੈ। ਕੌਣ ਸ਼ਿਕਾਰ ਕਰੇ ਗੁਜਰਾਨ, ਕਿਹੜੇ ਕਹਿੰਦੇ ਕਾਰ ਕਰਕੇ ਆਪਣਾ ਗੁਜ਼ਾਰਾ ਏ ਕਰੇਗਾ ਵੱਡਾ ਹੋ ਕੇ, ਕਹਾ ਕਰਕੇ ਧਨ ਲੇਹ ਕਮਾਏ, ਕੀ ਕਾਰ ਕਰਕੇ ਕਹਿੰਦੇ ਮਾਇਆ ਕਮਾ ਲੇਗਾ, ਮਾਇਆ ਇਕੱਠੀ ਕਰ ਲੇਗਾ। ਨਿਜ ਕਾਰ ਕੀ ਰੀਤ ਬਿਨਾ ਨ ਬਣੇ ਕ੍ਰਿਤ, ਸਾਡੇ ਘਰ ਦੀ ਕਹਿੰਦੇ ਜਿਹੜੀ ਕਾਰ ਹੈ ਉਹ ਪਟਵਾਰ ਖਾਨੇ ਦੀ ਹੈ, ਹਿਸਾਬ ਕਿਤਾਬ ਲਿਖੇ ਜੋਖੇ ਦਾ ਕੰਮ ਹੈ, ਆਪਣੇ ਘਰ ਦੀ ਜਿਹੜੀ ਕਾਰ ਦੀ ਰੀਤੀ ਇਹ ਤੋਂ ਬਿਨਾਂ ਤਾਂ ਹੋਰ ਕਹਿੰਦੇ ਇਹਨਾਂ ਨੂੰ ਕਿਰਤ ਕੋਈ ਬਣਨੀ ਠੀਕ ਨਹੀਂ ਹੈ। ਜੇਕਰ ਹੈ ਜਗ ਨਿੰਦ ਅਲਾਏ, ਆਪਣੇ ਘਰ ਦੇ ਕੰਮ ਤੋਂ ਬਗੈਰ ਕੋਈ ਹੋਰ ਇਹ ਕਰਨਗੇ ਤੇ ਸੰਸਾਰ ਦੇ ਲੋਕ ਨਿੰਦਿਆ ਕਰਨਗੇ ਮੇਰੀ, ਨਾਲੇ ਇਹਨਾਂ ਨੂੰ ਮਾੜਾ ਕਹਿਣਗੇ ਵੀ ਵਧੀਆ ਕਰਦਾ ਕੰਮ ਸੀ, ਕੁਰਸੀ ਤੇ ਬੈਠ ਕੇ ਲਿਖਣੀ ਹੈ, ਚਾਰ ਅੱਖਰ ਇਹਨਾਂ ਤੋਂ ਲਿਖਣੀ ਹੁੰਦੇ ਸਨ। ਅਬ ਮੌਕਾ ਯੋਗ ਪੜਾਵਨ ਹੈ, ਇਹ ਤਾਂ ਹੁਣ ਬਾਲਕ ਹਨ, ਇਹਨਾਂ ਨੂੰ ਕੋਈ ਸਮਝ ਨਹੀਂ ਹੈ ਤੇ ਮੈਨੂੰ ਤਾਂ ਇਹਨਾਂ ਨੂੰ ਇਸ ਸਮੇਂ ਪੜਾ ਦੇਣਾ ਹੀ ਯੋਗ ਹੈ। ਵੱਡ ਹੋਏ ਜਵੈ ਨਾ ਪੜਿਓ ਤਬ ਜਾਏ, ਜਦੋਂ ਅਮਰ ਦੇ ਵਿੱਚ ਵੱਡੇ ਹੋ ਗਏ ਫਿਰ ਤਾਂ ਗੁਰੂ ਨਾਨਕ ਸਾਹਿਬ ਤੋਂ ਪੜਿਆ ਨਹੀਂ ਨਾ ਜਾ ਸਕਣਾ। ਲੇ ਸੁਤ ਨਾਨਕ ਸੰਗ ਚੱਲਿਓ, ਇਸ ਤਰ੍ਹਾਂ ਦੀ ਵਿਚਾਰ ਕਰਕੇ ਗੁਰੂ ਨਾਨਕ ਸਾਹਿਬ ਆਪਣੇ ਸਪੁੱਤਰ ਨੂੰ ਨਾਲ ਲੈ ਕੇ ਚੱਲ ਪਿਆ। ਕਾਲੂ ਜਹ ਪਾਰਸੀ ਬਾਲ ਪੜੈ ਮਿਲ ਬ੍ਰਿੰਦਾ, ਬਹੁਤੇ ਬੱਚੇ ਮਿਲ ਕੇ ਫਾਰਸੀ ਪੜ ਰਹੇ ਸਨ। ਵੈਸੇ ਉਹ ਮੁਲਾਨਿਕ ਜਾਏ ਸਮੀਪ, ਜਿਹੜਾ ਮੁਲਾਨਾ ਸੀ ਪੜਾਉਣ ਵਾਲਾ ਸੀ ਉਹ ਤਵਾਰੀਖ ਵਿੱਚ ਇਸਦਾ ਨਾਮ ਨੂਰਦੀਨ ਵੀ ਨੂਰਦੀਨ ਖਾਂ ਵੀ ਲਿਖਿਆ। ਮੁੱਲਾ ਗਿਆਨੀ ਗਿਆਨ ਸਿੰਘ ਨੇ ਕੁਤਬਦੀਨ, ਕਿਸੇ ਨੇ ਹਸਨ ਖਾਂ ਸੱਜਦ ਲਿਖਿਆ ਹੈ। ਭਾਵ ਹੈ ਵੀ ਉਹ ਜਿਹੜਾ ਪੜਾਉਣ ਵਾਲਾ ਮੁੱਲਾ ਸੀ ਉਹਦੇ ਕੋਲ ਚਲਿਆ ਗਿਆ, ਜਾਂ ਨੂਰਦੀਨ ਹੋਇਆ ਤਾਂ ਵੀ ਉਹ ਪੜਾਉਣ ਵਾਲਾ ਹੀ ਹੈ, ਜੇ ਹਸਨ ਖਾਂ ਸੱਜਦ ਹੋਇਆ ਤਾਂ ਵੀ, ਜੇ ਕੁਤਬਦੀਨ ਹੋਇਆ ਤਾਂ ਵੀ। ਉਹ ਗਿਆਨੀ ਗਿਆਨ ਸਿੰਘ ਜੀ ਨੇ ਕੁਤਬਦੀਨ ਲਿਖਿਆ ਹੈ, ਇਸ ਕਰਕੇ ਨੂਰਦੀਨ ਜਾਂ ਕੁਤਬਦੀਨ ਮੁੱਲਾਂ ਦੇ ਕੋਲ ਚਲਿਆ ਗਿਆ ਹੈ। ਕਹੇ ਹਿਤ ਸੋ ਬਚ ਆਰਤ ਮੰਦਾ, ਉਸ ਵੇਲੇ ਬੜੇ ਕਹਿੰਦੇ ਆਰਤਮੰਦ ਹਮਦਰਦੀ ਵਾਲੇ ਜਿਹੜੇ ਬਚਨ ਹੈ ਬੜੇ ਪਿਆਰ ਨਾਲ ਕਹੇ ਹਨ। ਮੇ ਸੁਤ ਹੇਤ ਸੋ ਦੇ ਹੋ ਪੜਾਏ, ਹੇ ਮੁੱਲਾ ਜੀ ਮੇਰੇ ਪੁੱਤਰ ਨੂੰ ਬੜੇ ਪ੍ਰੇਮ ਪਿਆਰ ਨਾਲ ਤੁਸੀਂ ਪੜਾ ਦੇਵੋ। ਪੜੈ ਇਹ ਤੂਰਨ ਹੈ ਮਤ ਵੰਦਾ, ਮੇਰਾ ਜਿਹੜਾ ਸਪੁੱਤਰ ਬੜੀ ਛੇਤੀ ਪੜ ਜਾਏਗਾ ਕਿਉਂਕਿ ਚੰਗੀ ਅਕਲ ਬੁੱਧ ਵਾਲਾ ਹੈ ਤਕੜਾ। ਰੋਜ ਭਲੋ ਮੁਝ ਦੇ ਹੋ ਬਤਾਏ, ਜਿਹੜਾ ਤੁਸੀਂ ਕਹਿੰਦੇ ਕੋਈ ਲੈਣਾ ਦੇਣਾ ਹੈ ਵੀ ਕਿੰਨਾ ਕੁ ਰੋਜ਼ੀਨਾ ਕਿੰਨੇ ਰੁਪਈਏ ਲਾਉਗੇ ਮਹੀਨੇ ਦੇ ਉਹ ਮੈਨੂੰ ਤੁਸੀਂ ਦੱਸ ਦੇਵੋ। ਸਾਵਹਵਾਨ ਪੜੈ ਤੋ ਆਨੰਦਾ, ਇਸ ਕਰਕੇ ਮੈਂ ਤੁਹਾਡੀ ਪਾਠਸ਼ਾਲਾ ਵਿੱਚ ਇਹਨੂੰ ਆ ਲਿਆ ਕੇ ਬਿਠਾ ਦਿਆ ਕਰਾਂ ਤੇ ਆਨੰਦ ਨਾਲ ਇਹ ਫਿਰ ਪੜ ਜਾਣਗੇ। ਕਬਿਤ ਬੈਨ ਯੋ ਮੁਲਾਨੇ ਭਨੇ ਸੁਬਹ ਦਿਵਸ ਭਲੋ, ਉਹ ਸਵੇਰੇ ਜਿਹੜਾ ਇਹ ਮੁਲਾਣਾ ਕੁਤਬਦੀਨ ਹੈ ਇਸਨੇ ਬਚਨ ਕਹੇ ਕੱਲ ਨੂੰ ਜਿਹੜਾ ਦਿਨ ਹੈ ਸਵੇਰ ਦਾ ਚੰਗਾ ਹੈ। ਮਕਤਬ ਮਾਹੀ ਫਰਜੰਦ ਕੋ ਬਿਠਾਈਏ, ਕਹਿੰਦੇ ਆ ਪਾਠਸ਼ਾਲਾ ਵਿੱਚ ਮਦਰਸੇ ਵਿੱਚ ਲਿਆ ਕੇ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਨੂੰ ਬਿਠਾ ਦਈਏ। ਹੇਤ ਸੋ ਪੜਾਓ ਨਾ ਖਿਲਾਫ ਤੁਜ ਸੰਗ ਗਾਓ, ਕਹਿੰਦੇ ਬੜੇ ਪ੍ਰੇਮ ਨਾਲ ਇਹਨਾਂ ਨੂੰ ਮੈਂ ਪੜਾਵਾਂਗਾ, ਮੈਂ ਤੇਥੋਂ ਉਲਟੀ ਗੱਲ ਨਹੀਂ ਕੁਝ ਕਹਿੰਦਾ ਹਾਂ। ਫਿਰ ਹੋਸ਼ਵੰਦ ਆਪ ਧਾਮ ਨਿਜ ਜਾਈਏ, ਤੇਰੇ ਪੁੱਤਰ ਨੂੰ ਮੈਂ ਬੜਾ ਸਿਆਣਾ ਦੇਖਦਾ ਹਾਂ ਤੇ ਹੁਣ ਇਹਨੂੰ ਲੈ ਕੇ ਆਪਣੇ ਘਰ ਵੱਲ ਹੀ ਚਲੇ ਜਾਈਏ, ਸਵੇਰੇ ਲੈ ਆਉਣਾ। ਕਾਲੂ ਤਾਬ ਗਯੋ ਰਹਿਣ ਭਈ ਖਾਨ ਪਾਨ ਕੇ, ਇਸ ਤਰ੍ਹਾਂ ਮੁੱਲਾ ਤੋਂ ਸੁਣ ਕੇ ਕਾਲੂ ਤਦੋਂ ਚਲਿਆ ਗਿਆ ਘਰ ਵਿੱਚ। ਜਦੋਂ ਰਾਤ ਹੋਈ ਹੈ ਖਾਣਾ ਪੀਣਾ ਕੀਤਾ ਹੈ, ਹੋਰ ਸੋ ਬਹੋਰ ਉੱਠ ਦੇਖਿਓ ਸੁਖਦਾਈਏ, ਜਦੋਂ ਸਵੇਰ ਹੋਈ ਉੱਠ ਕੇ ਤੇ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਪੁੱਤਰ ਨੂੰ ਦੇਖਿਆ ਪਿਤਾ ਨੇ। ਨਾਨਕ ਕੋ ਸੰਗ ਲੈ ਬੈਨ ਸੋ ਦਿਲਾਸੋ ਦੇ, ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਨਾਲ ਲੈ ਰਿਹਾ, ਇਸ ਤਰ੍ਹਾਂ ਬਚਨਾਂ ਦੇ ਨਾਲ ਦਲੀਲ ਦਿਲਾਸਾ ਦੇ ਰਿਹਾ ਹੈ, ਧੀਰ ਦੀ ਹੌਸਲਾ ਦੇ ਰਿਹਾ ਹੈ। ਪੜੋ ਕਰ ਪ੍ਰੀਤ ਨੀਤ ਕਤ ਹੂੰ ਨ ਧਾਈਏ, ਇਸ ਪੱਤਰ ਹਮੇਸ਼ਾ ਕਹਿੰਦੇ ਪ੍ਰੀਤੀ ਨਾਲ ਪੜੋ ਤੇ ਬੱਚਿਆਂ ਨਾਲ ਖੇਡ ਵਾਸਤੇ ਕਿਸੇ ਪਾਸੇ ਤੁਸੀਂ ਦੌੜ ਕੇ ਨਹੀਂ ਹੁਣ ਜਾਣਾ। ਮਕਤਬ ਆਏ ਇੱਕ ਕਾਰ ਖਿਕ ਦੀਨੋ ਕਾਲੂ, ਉਸ ਵੇਲੇ ਇਸ ਤਰ੍ਹਾਂ ਕਹਿੰਦੇ ਇੱਕ ਰੁਪਈਆ ਦਿੱਤਾ ਹੈ ਤੇ ਮਦਰਸੇ ਵਿੱਚ ਆਇਆ ਹੈ, ਕੁਛ ਕ ਮਿਠਾਈ ਬਾਂਟ ਪਟਿਆ ਲਿਖਾਈ ਹੈ, ਜਿਹੜੀ ਨਾਲ ਮਠਿਆਈ ਜੀ ਲੈ ਕੇ ਆਇਆ ਉਹ ਵੰਡ ਦਿੱਤੀ ਹੈ ਤੇ ਜਿਹੜਾ ਮੁੱਲਾ ਨੇ ਫੱਟੀ ਜੀ ਲਿਖਾ ਦਿੱਤੀ ਹੈ। ਮੁੱਲਾ ਨੇ ਕਲਮ ਗਹਿ ਅਵਲ ਹਲਫ ਲਿਖ, ਜਿਹੜਾ ਮੁੱਲਾ ਉਸਨੇ ਆਪਣੇ ਹੱਥਾਂ ਵਿੱਚ ਕਲਮ ਪਕੜ ਕੇ ਅਬਰ ਕੇ ਸਭ ਤੋਂ ਪਹਿਲੇ ਹਲਫ ਤੇ ਵੇ ਜਿਹੜੇ ਅੱਖਰ ਲਿਖਣਾ ਕੀਤੇ ਫੱਟੀ ਉੱਪਰ। ਬਹੁਰੋ ਸਿਹਰਫੀ ਸੋ ਸਭ ਹੀ ਪੜ੍ਹਾਈ ਹੈ, ਉਸ ਤੋਂ ਬਾਅਦ ਜਿੰਨੇ ਕਹਿੰਦੇ ਫਾਰਸੀ ਦੇ ਅੱਖਰ ਹਨ ਉਹ ਪੈਂਤੀ ਹੈ ਉਹ ਸਾਰੀ ਪੜਾ ਦਿੱਤੀ ਹੈ। ਮੁੱਲਾ ਕੇ ਕਹਿਣ ਮਹਿ ਦੇਰ ਕੁਛ ਲਾਗੈ ਮਾਨੋ, ਮੁੱਲਾ ਕੁਤੋ ਜੀਨ ਹੈ, ਇਹਦੇ ਤਾਂ ਮੁੱਖ ਤੋਂ ਕਹਿਣ ਵਿੱਚ ਕੁਝ ਨਾ ਕੋਈ ਦੇਰੀ ਲੱਗਦੀ। ਨਾਨਕ ਕੀ ਰਸਨਾ ਮੈਂ ਦੇਰ ਹੂੰ ਨਾ ਪਾਈ ਹੈ, ਨਾਨਕ ਸਾਹਿਬ ਦੀ ਜਵਾਨ ਤੋਂ ਕਹਿੰਦੇ ਕੋਈ ਵੀ ਦੇਰੀ ਨਹੀਂ, ਉਹ ਇਹਦੇ ਕਹਿਣ ਤੋਂ ਪਹਿਲਾਂ ਹੀ ਅੱਖਰ ਬੋਲ ਜਾਂਦੇ ਹਨ। ਭਇਓ ਬੇਸਮਾਦ ਇਹ ਪੜਿਓ ਕਹੂੰ ਆਦਮੋ ਤੇ, ਇਸ ਤਰ੍ਹਾਂ ਸੁਣ ਕੇ ਚਰਜਾ ਹੋਵੇ ਕਹਿੰਦੇ ਮੇਰੇ ਤੋਂ ਪਹਿਲਾਂ ਹੀ ਕਿਤੇ ਪੜੇ ਹੋਏ ਹੈ। ਮੋਹ ਸੇ ਸਬਕ ਪੜਿਆ ਜਾਂਦੇ ਹੁਣ ਜਾਈ ਹੈ, ਜਾਇਆ ਨਹੀਂ ਜਾਂਦਾ ਵੀ ਮੈਥੋਂ ਸਬਕ ਪੜ ਰਹੇ ਹੈ ਕਿ ਪਹਿਲਾਂ ਹੀ ਇਹ ਪੜੇ ਪੜਾਏ ਹੈ, ਤਾਂ ਵੀ ਪਹਿਲਾਂ ਹੀ ਬੋਲੀ ਜਾ ਰਹੀ ਹੈ ਸਾਰਾ। ਮੁਸ਼ਕਲ ਫਾਰਸੀ ਆਸਾਨ ਪੜਿਆ ਤਾਤਕਾਲ, ਵਿੱਚ ਵਿਚਾਰਦਾ ਹੈ ਫਾਰਸੀ ਦੇ ਅੱਖਰ ਹੈ ਵਿਦਿਆ ਦੀ ਪੜ੍ਹਨਾ ਬੜਾ ਕਹਿੰਦੇ ਔਖਾ ਹੈ, ਛੇਤੀ ਛੇਤੀ ਪੜੀ ਪੜਾਈ ਜਾ ਰਹੀ। ਬਾਲਕ ਕੀ ਬੈਸ ਬੁੱਧ ਵਿਰੁੱਧ ਹੂੰ ਕੀ ਦੇਖੀਏ, ਵੇਖੋ ਬਾਲਕ ਉਮਰਾ ਹੈ ਤੇ ਬੁੱਧੀ ਇਹਦੀ ਬਹੁਤ ਵੱਡੀ ਦੇਖੀ ਜਾਂਦੀ ਹੈ, ਬੁੱਧੀ ਇਹਦੀ ਮਹਾਨ ਹੈ। ਜੇਰ ਤੇ ਜਬਰ ਔਰ ਮਾਇਨੇ ਕਿਤਾਬਨ ਕੇ, ਜਿਵੇਂ ਸਿਹਾਰੀ ਹੁੰਦੀ ਹੈ ਮੁਕਤਾ ਹੁੰਦਾ ਹੈ, ਇਹ ਅੱਖਰਾਂ ਸਿਹਾਰੀਆਂ ਵਾਲੇ ਬਿਹਾਰੀਆਂ ਵਾਲੇ ਮੁਕਤੇ ਅੱਖਰ, ਹੋਰ ਜਿਹੜੇ ਕਿਤਾਬਾਂ ਦੇ ਮਹਿਨੇ ਹੁੰਦੇ ਅਰਥ ਹੁੰਦੇ ਹਨ। ਦਫ਼ਤਰ ਲੇਖਾ ਜਮਾ ਖਰਚ ਵਿਸੇਖੀਏ, ਜਿਵੇਂ ਦਫ਼ਤਰ ਦਾ ਹਿਸਾਬ ਕਿਤਾਬ ਹੁੰਦਾ, ਜਮਾ ਕਰਨਾ ਖਰਚ ਲਿਖਣਾ ਬੜਾ ਬਹੁਤ ਵੱਡਾ ਹੁੰਦਾ ਹੈ। ਦਸ ਦਸ ਸਾਲ ਕੇ ਵਿਸਾਲ ਬਾਲ ਜੈਸੇ ਜੋ, ਕਹਿੰਦੇ ਦਸ ਦਸ ਸਾਲਾਂ ਦੇ ਜਿਹੜੇ ਕਹਿੰਦੇ ਵੱਡੀ ਉਮਰ ਦੇ ਬੱਚੇ ਮਦਰਸੇ ਵਿੱਚ ਬੈਠੇ ਹੋਏ ਹੈ। ਪੜਾ ਨਾ ਸਮਾਨ ਇਸ ਕੋ ਵੇਖੀਏ, ਇਹਦੇ ਬਰਾਬਰ ਤਾਂ ਕਹਿੰਦੇ ਪੜਦਾ ਕੋਈ ਵੇਖਿਆ ਨਹੀਂ ਜਾਂਦਾ, ਇਹ ਫਟਾਫਟ ਪੜੀ ਜਾਂਦੇ ਸਭ ਕੁਛ ਹੀ। ਮਾਨਖ ਕੁਕਾਮਨ ਹੈ ਔਲੀਆ ਅਵਤਾਰ ਕੋ, ਕੁਤਬ ਦੀਨ ਵਿਚਾਰਦਾ ਵੀ ਕਹਿੰਦੇ ਮਨੁੱਖ ਦਾ ਤਾਂ ਨਹੀਂ ਇਹ ਕੰਮ, ਇਹ ਤਾਂ ਕੋਈ ਔਲੀਏ ਆ ਗਿਆ ਅਵਤਾਰ ਧਾਰ ਕੇ। ਲੱਖ ਸੋ ਅਲੱਖ ਜਾਂ ਕੇ ਲੇਖ ਹੈ ਅਲੇਖੀਏ, ਇਹ ਲਖਣੇ ਤੋਂ ਅਲੱਖ ਹੈ ਜਿਹਦੇ ਲੇਖ ਕਹਿੰਦੇ ਲੇਖੇ ਤੁਰਤ ਲਿਖਿਆ ਤੁਰਤ ਅਲੇਖ ਸਰੂਪ ਆ ਗਿਆ ਹੈ ਦੁਨੀਆ ਤੇ। ਸਿਫਤ ਪ੍ਰਕਾਸ਼ ਪਈ ਕਾਲੂ ਸੁੱਤ ਬੁੱਧ ਰਾਸ, ਉਸ ਵੇਲੇ ਮਦਰਸੇ ਵਿੱਚ ਪਿਤਾ ਕਾਲੂ ਜੀ ਦੇ ਪੁੱਤਰ ਗੁਰੂ ਨਾਨਕ ਸਾਹਿਬ ਦੀ ਸਿਫਤੀ ਪ੍ਰਕਾਸ਼ਵਾਨ ਹੋ ਗਈ ਹੈ, ਇੱਕ ਦੂਸਰੇ ਨੂੰ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੋ ਕਾਲੂ ਦਾ ਪੁੱਤਰ ਹੈ ਉਹ ਬੜਾ ਬੁੱਧੀ ਵਾਲਾ ਹੈ, ਬੁੱਧੀਵਾਨ ਹੈ। ਫਾਰਸੀ ਇਲਮ ਜੋ ਕਠਨ ਸਿੱਖਿਓ ਬੇਗ ਹੀ, ਜਿਹੜੀ ਫਾਰਸੀ ਵਿਦਿਆ ਹੈ ਉਹ ਬੜੀ ਕਠਨ ਹੈ, ਉਹ ਬੜੀ ਛੇਤੀ ਪੜ ਗਿਆ ਸਿੱਖ ਗਿਆ। ਆਏ ਮੁਖ ਦੇਖੇ ਕਰੇ ਇਲਮ ਪਰੇਖਾ ਨਾਰ, ਜਿਹੜੇ ਕੋਈ ਲੋਕ ਹੈ ਕਹਿੰਦੇ ਸੁਣ ਕੇ ਆਉਂਦੇ ਹਨ, ਮੂੰਹ ਮੁਖ ਦੇਖਦੇ ਹੈ ਤੇ ਵਿਦਿਆ ਨੂੰ ਪਰਖਦੇ ਹਨ। ਸੁਣ ਸੁਣ ਬੈਨ ਕੋ ਵਿਸਾਲ ਬਿਸਮੇ ਗਹੀ, ਸੁਣ ਸੁਣ ਕੇ ਤੋਂ ਇਸ ਤਰ੍ਹਾਂ ਕਹਿੰਦੇ ਉਹ ਜਿਹੜੀ ਪੜ੍ਹਾਈ ਹੈ ਸਾਰਿਆਂ ਨੇ ਚਰਜੀ ਹੈਰਾਨੀ ਜੀ ਗ੍ਰਹਿਣ ਕਰ ਲਈ, ਹੈਰਾਨ ਜੇ ਹੋ ਰਹੇ। ਮਿਲਤ ਪਰਸਪਰ ਕਰਤ ਸੁਜਸ ਬਾਰ, ਆਪੋ ਵਿੱਚ ਹੀ ਮਿਲ ਜੁੜ ਕੇ ਫਿਰ ਬਹੁਤਾ ਸ੍ਰੇਸ਼ਟ ਜਸ ਕਰਦੇ ਹਨ ਸ੍ਰੇਸ਼ਟ। ਬੈਸ ਲੱਗ ਦੇਖੀਅਤ ਸੇਮੁਖੀ ਵਿਸੇਖ, ਗੁਰੂ ਨਾਨਕ ਸਾਹਿਬ ਦੀ ਉਮਰ ਤਾਂ ਜੇ ਛੋਟੀ ਜੀ ਹੈ, ਬੁੱਧੀ ਕਰਕੇ ਤਾਂ ਬਹੁਤ ਮਹਾਨ ਦਿਸ ਰਹੇ। ਮਧੁਰ ਬਚਨ ਸੁਣ ਹਿੰਦੂ ਔਤੁਰ ਕਸਾਬ, ਮਹਾਰਾਜ ਦੇ ਮਿੱਠੇ ਪਿਆਰੇ ਬਚਨ ਸੁਣ ਕੇ ਭਾਵੇਂ ਕੋਈ ਹਿੰਦੂ ਹੈ ਜਾਂ ਕੋਈ ਮੁਸਲਮਾਨ ਹੈ, ਪ੍ਰੀਤਕਾਰ ਹਿਰਦੇ ਹਰ ਖਾਵਨਾ ਉਦੇਗ ਹੀ, ਸਾਰੇ ਹਿਰਦੇ ਵਿੱਚ ਪ੍ਰੀਤੀ ਕਰਦੇ ਹੈ, ਹਿਰਦੇ ਵਿੱਚ ਖੁਸ਼ ਹੁੰਦੇ ਹੈ, ਕੋਈ ਉਪਰਾਮ ਦੁਖੀ ਨਹੀਂ ਹੁੰਦਾ ਹੈ। ਮ੍ਰਿਦੁਲ ਮਧੁਰ ਮੁਖ ਬੋਲਤ ਹੈ ਵੈਨ ਮਨੋ, ਬੜੇ ਕੋਮਲ ਤੇ ਮਿੱਠੇ ਜਿਹੜੇ ਮੁਖੋਂ ਬਚਨ ਇਉਂ ਬੋਲਦੇ ਹਨ। ਦੇਤ ਉਪਦੇਸ਼ ਰਿਖ ਦੇਖ ਸਿੱਖ ਆਪਣੇ, ਕੋਈ ਰਿਖੀ ਆਪਣੇ ਸ਼ਿਸ਼ ਦੇਖ ਕੇ ਉਹਨਾਂ ਨੂੰ ਉਪਦੇਸ਼ ਦਿੰਦਾ ਹੁੰਦਾ, ਰਿਖੀਆਂ ਮੁਨੀਆਂ ਮੈਨੂੰ ਉਪਦੇਸ਼ ਦੇਈ ਜਾਂਦੇ। ਫਾਰਸੀ ਸੋ ਮਿਲੀ ਜੋ ਨਾਮ ਕੇ ਭਜਨ ਸੰਗ, ਉਹ ਫਾਰਸੀ ਪੜ੍ਹਦੇ ਹੈ ਕਹਿੰਦੇ ਜਿਹੜੀ ਫਾਰਸੀ ਵਿਦਿਆ ਪਰਮੇਸ਼ਰ ਦੇ ਨਾਮ ਭਜਨ ਨਾਲ ਮਿਲੀ ਜੁਲੀ ਹੋਈ ਹੈ। ਗੰਗ ਜੈਸੀ ਬਾਣੀ ਕੱਲ ਕੱਲ ਮਲ ਖਾਪਨੇ, ਗੰਗਾ ਵਰਗੀ ਉਜਲ ਬਾਣੀ ਹੈ ਕਲਯੁਗ ਦੇ ਪਾਪਾਂ ਨੂੰ ਮਾਸ ਕਰਨ ਵਾਲੀ। ਪੰਡਿਤ ਜਾਂ ਵਕਤਾ ਅਚੂਕ ਵਾਕ ਤਾਕ ਪ੍ਰੇਮ ਮੈਂ। ਜੇ ਕੋਈ ਵਿਦਵਾਨ ਕਹਿੰਦੇ ਵਕਤਾ ਵਕਤਵ ਕਰਨ ਵਾਲਾ, ਉਹਦੇ ਜਿਹੜੇ ਪ੍ਰੇਮੀ ਬਚਨ ਉਹ ਚੁੱਕ ਹੁੰਦੇ, ਉਹ ਭੁੱਲ ਹੁੰਦੇ ਹੈ, ਫਟਾਫਟ ਵਿਦਵਾਨ ਬਚਨ ਬੋਲੀ ਜਾਂਦਾ ਹੁੰਦਾ। ਸੁੰਦਰ ਸੁਖਦ ਜੋ ਯੋਗ ਨਾਰ ਜਾਪਨੇ। ਇਸੇ ਤਰ੍ਹਾਂ ਭਗਤੀਆਂ ਵਰਗੇ, ਵਿਦਵਾਨਾਂ ਵਰਗੇ, ਇਹਨਾਂ ਦੇ ਚੁੱਕ ਭੁੱਲ ਬੋਚਨ ਹੈ, ਪ੍ਰੇਮ ਰੂਪ ਸੁੰਦਰ ਹਨ, ਸੁਖ ਦੇਣ ਵਾਲੇ ਹੈ, ਲੋਕਾਂ ਦੇ ਜਪਣੇ ਜੋਗ ਹਨ ਗੁਰੂ ਨਾਨਕ ਸਾਹਿਬ ਜੀ। ਸੁਣੈ ਹਿਤ ਲਾਇ ਨੁਤ ਗਾਏ ਘਰ ਜਾਏ ਨਰ। ਕੇ ਸੁਣਦੇ ਪ੍ਰੇਮ ਲਾ ਕੇ ਘਰਾਂ ਵਿੱਚ ਜਾ ਕੇ ਫਿਰ ਗੁਰੂ ਨਾਨਕ ਸਾਹਿਬ ਦੀ ਉਸਤੀ ਕਰਦੇ। ਕਲਾਵਾਨ ਭਇਓ ਕਲ ਕੀਰਤ ਸੁਥਾਪਨੇ। ਕਾਲੂ ਦਾਸ ਪੁੱਤਰ ਗੁਰੂ ਨਾਨਕ ਸਾਹਿਬ ਤਾਂ ਕੋਈ ਕਲਾਵਾਨ ਹੋਇਆ, ਸ਼ਕਤੀਆਂ ਵਾਲਾ ਹੋਇਆ, ਇਸ ਤਰ੍ਹਾਂ ਕਹਿੰਦੇ ਕੀਰਤੀ ਸਾਪਦੇ, ਮਹਿਮਾ ਇਸਤ ਕਰਦੇ, ਮੜਿਆਈ ਕਰਦੇ, ਜਾਂ ਕਲਯੁਗ ਵਿੱਚ ਕੀਰਤੀ ਇਸਤ ਕਰਨੀ ਹੋਇਆ ਹੈ ਪ੍ਰਗਟ। ਸਵਈਆ ਧਾਮ ਕੇ ਕਾਮ ਤਜੇ ਢਿੱਗ ਜਾਵੇ ਹੈ। ਲੋਕ ਘਰਾਂ ਦੇ ਕੰਮ ਕਾਰ ਛੱਡ ਕੇ ਜਿੱਥੇ ਮਦਰਸੇ ਵਿੱਚ ਗੁਰੂ ਨਾਨਕ ਸਾਹਿਬ ਜੀ ਪੜ੍ਹ ਰਹੇ ਉੱਥੇ ਕੋਲ ਜਾਂਦੇ ਹਨ। ਹੇਰਤ ਮੂਰਤ ਭਾਵਤੀ ਜੀ ਕੀ। ਕਹਿੰਦੇ ਸ਼ਕਰ ਸੂਰ ਨੂੰ ਵੇਖਦੇ ਹਨ ਜੋ ਜੀ ਨੂੰ ਚੰਗੀ ਲੱਗ, ਦਿਲ ਨੂੰ ਚੰਗੀ ਲੱਗਦੀ ਹੈ। ਬੂਝ ਹੈ ਬੈਨ ਸੰਦੇਹ ਉਠਾਏ। ਜਿਹੜਾ ਕੋਈ ਜਾ ਕੇ ਸੰਸਾ ਜਾ ਕਰਕੇ ਵਚਨ ਪੁੱਛਦਾ ਹੈ ਆਪ ਜੀ ਤੋਂ, ਸੁਣਾ ਤਤਕਾਲ ਗਿਰਾ ਮੁਖ ਨੀਕੀ। ਛੇਤੀ ਮੁਖ ਤੋਂ ਚੰਗੀ ਜਿਹੜੀ ਬਾਣੀ ਸੁਣਦੇ, ਫਟਾਫਟ ਉੱਤਰ ਦਿੰਦੇ ਉਸਨੂੰ। ਹੈ ਅਵਤਾਰ ਲਖਿਓ ਬਹੁ ਲੋਕਨ। ਬਹੁਤੇ ਲੋਕਾਂ ਨੇ ਜਾਣਿਆ ਵੀ ਗੁਰੂ ਨਾਨਕ ਸਾਹਿਬ ਤਾਂ ਕੋਈ ਮਹਾਨ ਅਵਤਾਰ ਹੈ। ਬ੍ਰਿਧ ਬਦੀ ਸ਼ਰਧਾ ਸ਼ੁੱਧ ਹੀ ਕੀ। ਸਾਰਿਆਂ ਦੇ ਸ਼ੁੱਧ ਹਿਰਦੇ ਦੀ ਜਿਹੜੀ ਸ਼ਰਧਾ ਬਹੁਤ ਹੀ ਵੱਧ ਗਈ ਇਹਨਾਂ ਉੱਪਰ। ਬੋਲਤ ਬੋਲ ਅਮੋਲ ਅਤੋਲ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਜਿਹੜੇ ਬਚਨ ਬੋਲਦੇ ਅਮੋਲਕ ਤੇ ਤੁਲ ਤੋਂ ਵਿਚਾਰ ਤੋਂ ਅਤੋਲ ਹੀ ਹਨ। ਉਹਨਾਂ ਬਚਨਾਂ ਨੂੰ ਕੋਈ ਵਿਚਾਰ ਕੇ ਦੱਸ ਨਹੀਂ ਸਕਦਾ ਵੀ ਕੈਸੇ ਅਮੋਲਕ ਬਚੇ ਨਾ ਦੇ। ਅਡੋਲ ਮਤੀ ਅਰ ਅਹਿਰਨ ਵਲੀ ਕੀ। ਇਸ ਤਰ੍ਹਾਂ ਜਿਵੇਂ ਕਹਿੰਦੇ ਬਲ ਵਾਲੀ ਅਹਿਰਨ ਹੁੰਦੀ, ਇਸ ਤਰ੍ਹਾਂ ਇਹਨਾਂ ਦੀ ਜਿਹੜੀ ਅਕਲ ਵਧਾ ਵਾਲੀ ਅਡੋਲ ਹੈ, ਡਾਵਾਂ ਡੋਲ ਹੋਣ ਵਾਲੀ ਨਹੀਂ। ਦੋਹਰਾ ਲਖਨ ਲੱਗੇ ਸਭ ਨਰ ਕਲਾ। ਜਦੋਂ ਸਾਰੇ ਲੋਕ ਗੁਰੂ ਨਾਨਕ ਸਾਹਿਬ ਦੀ ਕਲਾ ਨੂੰ ਜਾਣ ਲੱਗ ਪਏ, ਫਿਰ ਉਹ ਬਹੁਰ ਸੁਭਾਅ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸੁਭਾਅ ਨੂੰ ਕਹਿੰਦੇ ਬਦਲ ਲਿਆ ਹੈ। ਭਏ ਬਾਲ ਅਣਜਾਣ ਸੇ। ਹਾਂ, ਇਸ ਤਰ੍ਹਾਂ ਜਿਵੇਂ ਅਣਜਾਣ ਜੇ ਬੱਚੇ, ਬੇਸਮਝੇ ਬੱਚੇ ਹੁੰਦੇ, ਉਸ ਤਰ੍ਹਾਂ ਦੇ ਬਣ ਗਏ, ਹੋ ਗਏ। ਕਿੰਨੋ ਆਪਣੇ ਛਪਾਵ। ਆਪਣੇ ਆਪ ਨੂੰ ਕਹਿੰਦੇ ਲੁਕਾ ਛਪਾ ਲੈਣਾ ਕੀਤਾ, ਬੇਸਮਝੇ ਬਣ ਕੇ। ਸਵਈਆ ਪੁਰ ਬਾਹਰ ਜਾਏ ਤਰੇ ਤਰਕੇ। ਫਿਰ ਕਹਿੰਦੇ ਰਾਏ ਭੋਈ ਤਲਵੰਡੀ ਨਗਰ ਤੋਂ ਬਾਰ ਬਾਰ ਚਲੇ ਜਾਂਦੇ ਕਿਸੇ ਦਰਖਤ ਦੇ ਹੇਠ। ਪਟ ਤਾਨ ਸਰੀਰ ਪੌਡੇ ਰਹੇ। ਸਰੀਰ ਦੇ ਉੱਪਰ ਵਸਤਰ ਜਾਂ ਚਾਦਰਾ ਜਾਂ ਤਾਨ ਕੇ ਪਾ ਕੇ ਲੇਟੇ ਰਹਿੰਦੇ ਹਨ। ਨਹਿ ਬੋਲਤ ਕੋਉ ਬੁਲਾਵਤ ਹੈ। ਉੱਥੇ ਜਾ ਕੇ ਕੋਈ ਮਾਈ ਭਾਈ ਬੁਲਾਉਂਦਾ ਤੇ ਆਪ ਜੀ ਬੋਲਦੇ ਹੀ ਨਹੀਂ। ਨਰ ਬੇਖੁਦ ਅੰਤਰ ਧਿਆਨ ਲਹਿ। ਇਸ ਤਰ੍ਹਾਂ ਅੰਤਰ ਧਿਆਨ ਹੋਏ ਵੇਖ ਕੇ ਜੇ ਮਨੁੱਖ ਕਹਿੰਦੇ ਵੀ ਇਹ ਤਾਂ ਬੇਖੁਦ ਹੋ ਗਏ ਤਾਂ ਮਸਤ ਹੋ ਗਏ ਹਨ। ਕਬ ਆਨ ਪਰੈ ਘਰ ਮਾਤ ਉਠਾਵਤ। ਕਈ ਵਾਰੀ ਘਰ ਦੇ ਵਿੱਚ ਆ ਕੇ ਇਸ ਤਰ੍ਹਾਂ ਚਾਦਰਾ ਜਾ ਲੈ ਕੇ ਪੈ ਜਾਂਦੇ ਆ, ਫਿਰ ਮਾਤਾ ਤ੍ਰਿਪਤਾ ਜੀ ਉਠਾਉਂਦੇ ਹਨ। ਤੋਪ ਉਠੈ ਨਹਿ ਮੌਨ ਗਹਿ। ਤਾਂ ਵੀ ਉਠਾਏ ਉੱਠਦੇ ਨਹੀਂ ਹੈ। ਉਹ ਕਹਿੰਦੇ ਕਿਉਂ ਨਹੀਂ ਉੱਠਦੇ, ਚੁੱਪੀ ਫੜ ਲੈਂਦੇ, ਜਵਾਬ ਵੀ ਨਹੀਂ ਦਿੰਦੇ ਹਨ। ਇੱਕ ਠੌਰ ਪਏ ਜੁਗ ਬਾਸੁਰ ਬੀਤੇ ਹੈ। ਇੱਕੋ ਥਾਂ ਤੇ ਪਿਆ ਪਿਆ ਕਹਿੰਦੇ ਦੋ ਦੋ ਦਿਨ ਲੰਘ ਜਾਂਦੇ ਆਪ ਜੀ। ਹੇਰ ਕੇ ਮਾਨਵ ਐਸੇ ਕਹੈ। ਜਿਹੜੇ ਬਾਹਰਲੇ ਲੋਕ ਹੈ ਵੇਖ ਵੇਖ ਕੇ ਗੁਰੂ ਨਾਨਕ ਨੂੰ ਆ ਪਿਆ, ਇੱਕੋ ਥਾਂ ਦਿਨ ਦੋ ਦੋ ਦਿਨ ਇਸ ਤਰ੍ਹਾਂ ਕਹਿੰਦੇ ਆ। ਫਿਰ ਥੋ ਮਤਵਾਨ ਵੱਡੋ ਸੁਰ ਗਿਆਨ। ਇਹ ਕਾਲੂ ਦਾਸ ਪੁੱਤਰ ਗੁਰੂ ਨਾਨਕ ਹੈ ਤਾਂ ਬੜਾ ਕਹਿੰਦੇ ਤੇ ਵਿਗਿਆਨ ਵਾਲਾ ਸੀ, ਬੜਾ ਬੁੱਧੀਵਾਨ ਸੀ। ਭਇਓ ਅਨਜਾਨ ਸਕੌਣ ਹੈ ਹੇਤੂ। ਤਾਂ ਬੇਸਮਝ ਆ ਹੋ ਗਿਆ, ਇਹਦੇ ਵਿੱਚ ਕੀ ਬਈ ਕਾਰਨ ਹੈ। ਬੇਖੁਦ ਚਿੱਤ ਉਦਾਸ ਰਹੇ। ਮਸਦੇ ਹੋ ਗਏ ਚਿੱਤੋਂ, ਇਹ ਉਪਰਾਮ ਹੀ ਰਹਿੰਦੇ ਹਨ। ਕੁਛ ਹੋਤ ਭਇਓ ਪ ਪਰਛਾਵਹ ਪ੍ਰੇਤੂ ਵਿੱਚੋਂ ਕਹਿੰਦੇ ਵੀ ਇਹਨਾਂ ਨੂੰ ਕੋਈ ਪ੍ਰੇਤ ਪ੍ਰੂਤ ਦਾ ਪਰਛਾਵਾਂ ਜਿਹਾ ਹੋ ਗਿਆ ਲੱਗਦਾ, ਪ੍ਰੇਤ ਦੀ ਛਾਇਆ ਲੱਗ ਗਈ, ਪ੍ਰਭਾਵ ਪੈ ਗਿਆ, ਪ੍ਰੇਤ ਮਗਰ ਲੱਗ ਗਿਆ ਲੱਗਦਾ ਹੈ। ਨਮਤ ਦਸ਼ਾ ਦਿਸ ਆਵਤ, ਇਸੇ ਕਰਕੇ ਇਹਨਾਂ ਦੀ ਜਿਹੜੀ ਹਾਲਤ ਹੈ ਕਹਿੰਦੇ ਮਸਤਾਂ ਵਾਲੀ ਹੀ ਮਸਤਾਨਿਆਂ ਵਾਲੀ ਦਿਸਣ ਵਿੱਚ ਹੀ ਆ ਰਹੀ। ਸੁਧ ਨਾ ਦੇਹ ਕੀ ਬਾਹਰ ਨਿਕੇਤੂ, ਨਾ ਇਹਨਾਂ ਨੂੰ ਕਰਦੀ ਨਾ ਬਾਹਰਲੀ ਕੋਈ ਹੋਸ਼ ਪੋਸ਼ ਹੈ, ਬਸ ਐਂ ਪੈ ਰਹਿੰਦੇ, ਇਹ ਤਾਂ ਕੋਈ ਪ੍ਰੇਤ ਲੱਗ ਗਿਆ ਇਹਨਾਂ ਨੂੰ। ਬੈਲ ਭਲੈ ਨਹਿ ਨੈਣ ਉਗਾਰਤ, ਇਸੇ ਕਰਕੇ ਕਿਸੇ ਨਾਲ ਕੋਈ ਬਚਨ ਨੀ ਬੋਲਦੇ, ਨਾ ਖਾਏ ਖੋਲਦੇ। ਹੇਰ ਕਹੇ ਜੋ ਜਾਨ ਨ ਭੇਤੂ, ਜਿਹੜੇ ਗੁਰੂ ਨਾਨਕ ਸਾਹਿਬ ਦਾ ਭੇਤ ਨੀ ਨਾ ਸਮਝਦੇ, ਉਹ ਇਸ ਤਰ੍ਹਾਂ ਵੇਖ ਵੇਖ ਕੇ ਕਹਿੰਦੇ ਹਨ। ਕਾਲੂ ਕੁਚਿੰਤ ਬਦੀ ਸੁੱਤ ਦੇਖ, ਉਸ ਪੁੱਤਰ ਨੂੰ ਲੰਮੀਆਂ ਤਾਣ ਕੇ ਪਿਆਨ ਦੇਖ ਕੇ ਪਿਤਾ ਕਾਲੂ ਜੀ ਨੂੰ ਚਿੰਤਾ ਵੱਧ ਗਈ ਹੈ। ਵਿਸ਼ੇਖ ਉਪਾਏ ਕਰੇ ਜੋ ਬਤਾਇਆ, ਜਿਹੜੇ ਕੁਝ ਸਿਆਣਿਆਂ ਨੇ ਦੱਸੇ ਉਹ ਵਿਸ਼ੇਸ਼ ਕਰਕੇ ਉਪਰਾਲੇ ਹੀਲੇ ਜੇ ਕੀਤੇ ਪਿਓ ਨੇ। ਫਿਰ ਮੁਲਾਨੇ ਕੇ ਪਾਸ ਗਏ, ਜਦੋਂ ਕੋਈ ਉਪਰਾਲਾ ਹੀਲਾ ਨਾ ਚੱਲਿਆ ਅਖੀਰ ਤੋਂ, ਕਹਿੰਦੇ ਜਿਹੜਾ ਮੁਲਾਣਾ ਸੀ ਨਾ ਪੜਾਉਣ ਵਾਲਾ ਉਹਦੇ ਕੋਲ ਗਿਆ। ਸਭ ਨਾਨਕ ਕੋ ਬਿਰਤਾਂਤ ਸੁਣਾਇਆ, ਇਸ ਤਰ੍ਹਾਂ ਮੁਲਾਣੇ ਨੂੰ ਗੁਰੂ ਨਾਨਕ ਸਾਹਿਬ ਦਾ ਸਾਰਾ ਪ੍ਰਸੰਗ ਹਾਲ ਚਾਲ ਸੁਣਾਇਆ। ਹੋਸ਼ ਭਈ ਫਰਮੋਸ਼ ਸਭੈ, ਵੀ ਮੁਲਾਣੇ ਮੇਰੇ ਪੁੱਤਰ ਦੀ ਤਾਂ ਸਾਰੀ ਜਿਹੜੀ ਹੋਸ਼ ਸੀ ਸਮਝ ਸੀ ਉਹ ਫਰਮੋਸ਼ ਹੀ ਹੋ ਗਈ, ਸਭ ਹੋਸ਼ ਭੁੱਲ ਭੁੱਲ ਗਈ। ਤੇਹ ਗੋਬਿੰਦ ਪਾਰਸੀ ਤੋਂ ਹੈ ਪੜਾਇਆ, ਮੇਰੇ ਪੁੱਤਰ ਨੂੰ ਕਿਸ ਤਰ੍ਹਾਂ ਦੀ ਫਾਰਸੀ ਵਿਦਿਆ ਨੂੰ ਤੈਨੇ ਪੜਾਇਆ, ਉਹਦੀ ਤਾਂ ਅਕਲਮਤੀ ਚਲੀ ਗਈ, ਉਹ ਤਾਂ ਕਮਲਾ ਹੋ ਕੇ ਪਿਆ ਰਹਿੰਦਾ। ਆਪ ਚਲੋ ਸੁਧ ਲੀਜੀਏ ਹੇਰ ਕੈ, ਇਸ ਕਰਕੇ ਮੁੱਲਾ ਜੀ ਆਪ ਚਲੀਏ ਤੇ ਇਸ ਤਰ੍ਹਾਂ ਵੇਖ ਕੇ ਉਹਦੀ ਖਬਰ ਸਾਰ ਲਈਏ। ਭੇਵ ਲਖੋ ਕੇ ਪਰੀ ਤੇ ਛਾਇਆ, ਹਾਏ ਸਾਰਾ ਭੇਤ ਲਗ ਜਾਣੋ ਕਿ ਉਹਨੂੰ ਕੋਈ ਭੂਤ ਪ੍ਰੇਤ ਦੀ ਛਾਇਆ ਤਾਂ ਨੀ ਪੈ ਗਈ ਹੈ। ਕਾਲੂ ਕ ਸੰਗ ਮੁਲਾਨਾ ਗਯੋ, ਸਵੇਰੇ ਕਾਲੂ ਜੀ ਦੇ ਨਾਲ ਮੁਲਾਣਾ ਚਲਿਆ ਗਿਆ। ਜਹ ਨਾਨਕ ਜੀ ਧਰ ਪੌੜ ਰਹੇ, ਗੁਰੂ ਨਾਨਕ ਸਾਹਿਬ ਜੀ ਧਰਤੀ ਦੇ ਉੱਪਰ ਕਹਿੰਦੇ ਲੇਟ ਰਹੇ, ਤਾਨ ਸਭਿਆਨ ਸਰੀਰ ਕੇ ਉੱਪਰ, ਆਪਣੇ ਸਰੀਰ ਦੇ ਉੱਪਰ ਚੰਗੀ ਤਰ੍ਹਾਂ ਚਾਂਦਨਾ ਤਾਣਿਆ ਹੋਇਆ ਪਾਇਆ ਹੋਇਆ। ਬੇਗਮ ਹੀ ਅਵਨੀ ਪੈਹੇ, ਬੇਚਿੰਤ ਹੋ ਕੇ ਧਰਤੀ ਉੱਪਰ ਪੈ ਰਹੇ ਹਨ। ਮਾਨਵ ਆਨ ਭਏ ਇਕੱਠੇ ਬਹੁ, ਉਸ ਵੇਲੇ ਹੋਰ ਵੀ ਲੋਕ ਆ ਕੇ ਉੱਥੇ ਬਹੁਤੇ ਇਕੱਠਿਆਂ ਹੋ ਗਏ। ਬੈਨ ਸੁਣੈ ਸੁਰਤ ਐਸੇ ਚਹੇ, ਚਾਹੁੰਦੇ ਆ ਵੀ ਹੁਣ ਕੰਨਾਂ ਵਿੱਚ ਬਚਨ ਸੁਣਾਂਗੇ, ਬੁਲਾਣਾ ਹੁਣ ਪ੍ਰੇਤ ਨੂੰ ਬੁਲਾਊਗਾ, ਉਹ ਬੋਲੇਗਾ। ਹੇਰ ਹੈਰਾਨ ਸਮਾਨ ਤਬੈ, ਉਸ ਵੇਲੇ ਵੇਖ ਵੇਖ ਕੇ ਕਹਿੰਦੇ ਹੈਰਾਨ ਜਿਹੇ ਹੋ ਰਹੇ ਹਨ। ਮਨ ਹੋਏ ਹੈਰਾਨ ਸੁਭਾਕ ਕਹੈ, ਮਨ ਵਿੱਚ ਕਹਿੰਦੇ ਮਨ ਵਿੱਚ ਖੁਸ਼ ਹੋਏ ਆ ਵੀ ਮਨ ਹਰਾ ਭਰਾ ਹੋ ਰਿਹਾ ਸੀ, ਜਿਹਨਾਂ ਨੂੰ ਵੇਖ ਕੇ ਅੱਜ ਵੀ ਉਹ ਬਚਨ ਨੀ ਕਹਿੰਦੇ ਹਨ। ਕਬਿਤ ਜਾਏ ਕਾ ਮੁਲਾਨੇ ਨੇ ਦੁਆਏ ਕਰੀ ਬੈਸ ਢੇਗ, ਮੁਲਾਣਾ ਸਿਆਣਾ ਸੀ ਉਸਨੇ ਕੋਲ ਜਾ ਕੇ ਗੁਰੂ ਮਹਾਰਾਜ ਦੇ ਬੇਨਤੀ ਕੀਤੀ, ਤੁਮ ਪਾਰ ਮਿਹਰ ਸੋ ਪਰਵਤ ਗਾਰ ਕੀ, ਗੁਰੂ ਨਾਨਕ ਸਾਹਿਬ ਜੀ ਤੁਹਾਡੇ ਉੱਪਰ ਤਾਂ ਜਿਹੜਾ ਪਾਲਣਾ ਪੋਸਣਾ ਕਰਨ ਵਾਲਾ ਖੁਦਾ ਉਹਦੀ ਮਿਹਰ ਹੈ। ਬੈਸ ਲੱਗ ਮਾਹਿ ਭਈ ਸੇ ਮੁਖੀ ਵਿਸੇਖ, ਇਸੇ ਕਰਕੇ ਛੋਟੀ ਉਮਰ ਦੇ ਵੀ ਤੁਹਾਡੀ ਮਹਾਨ ਬੁੱਧੀ ਹੈ। ਗਿਰਾ ਮੁਖ ਮਾਧੁਰੀ ਸਵਨ ਹਿਤਕਾਰ ਕੀ, ਤੁਹਾਡੀ ਜਿਹੜੀ ਬਾਣੀ ਹੈ ਮੁਖੋਂ ਬੜੀ ਮਿੱਠੀ ਹੈ, ਸਾਰਿਆਂ ਦੇ ਨਾਲ ਹਿਤ ਕਰਨ ਵਾਲੀ ਹੈ। ਸ਼ੁਭ ਹੈ ਸੁਭਾਉ ਭਰਿਓ ਭਾਉ ਸੋ ਸਵਨ ਸੰਗ, ਤੁਹਾਡਾ ਜਿਹੜਾ ਸੁਭਾਅ ਬੜਾ ਚੰਗਾ ਹੈ ਤੇ ਇਸ ਤਰ੍ਹਾਂ ਪ੍ਰੇਮ ਪਿਆਰ ਨਾਲ ਭਰਿਆ ਹੈ। ਵਧੈ ਗੋ ਪ੍ਰਭਾਉ ਰੀਤ ਜਸ ਵਿਸਤਾਰ ਕੀ, ਜਿਸ ਤਰ੍ਹਾਂ ਜਸ ਫੈਲੇ ਤੇਜ ਪ੍ਰਤਾਪ ਵਧੇ ਫੁੱਲੇ ਦੁਨੀਆਂ ਵਿੱਚ। ਆਨਨ ਤੇ ਤੂਸ਼ਨ ਕੋ ਕਾਰਨ ਹੈ ਕੌਣ ਪਨੋ, ਸੀ ਮਹਾਰਾਜ ਇਸ ਤਰ੍ਹਾਂ ਮੁਖ ਤੋਂ ਚੁੱਪ ਹੋ ਰਹੇ ਉਹ ਬੁਲਾਏ ਬੋਲਦੇ ਨੇ, ਇਹਦੇ ਵਿੱਚ ਕੀ ਕੋਈ ਕਾਰਨ ਹੈ। ਹੇਰ ਹੇਰ ਤੋਂ ਮੈਂ ਤਾਤ ਸੁਧ ਤਜੀ ਘਰ ਬਾਰ ਕੀ, ਦੱਸੋ ਮਹਾਰਾਜ ਕੀ ਕਾਰਨ ਹੈ, ਤੁਹਾਡੇ ਪਿਓ ਨੇ ਦੇਖ ਕੇ ਘਰ ਬਾਰ ਦੀ ਸਾਰੀ ਖਬਰ ਸਾਰ ਛੱਡ ਦੀ ਹੈ, ਇਹਦਾ ਵਿਆਕਲ ਹੋ ਰਿਹਾ ਹੈ। ਦੋਹਰਾ ਮਸ਼ਟ ਕਰੀ ਨਾਨਕ ਤਬੈ ਮੱਲਾ ਤਾਂ ਸੁਣ ਕੇ ਗੁਰੂ ਮਹਾਰਾਜ ਨੇ ਚੋਪੀ ਧਾਰਨ ਕਰ ਲਈ ਹੈ। ਦਇਓ ਨਾ ਉੱਤਰ ਕੋਈ ਕੋਈ ਕਹਿੰਦੇ ਤਸੱਲੀ ਵਖ ਜਵਾਬ ਨਹੀਂ ਦਿੱਤਾ ਹੈ। ਦੀਨ ਭਇਓ ਮੁੱਲਾ ਤਬੈ ਹਿਰਦੈ ਸਵੇਰੇ ਜਿਹੜਾ ਮੁੱਲਾ ਹੈ ਹਿਰਦੇ ਵਿੱਚ ਬਹੁਤ ਨਿਮਰਤਾ ਸਹਿਤ ਹੋਇਆ ਹੈ। ਬਹਰੋ ਬਚਨ ਬਿਗੋ ਫਿਰ ਨਿਮਰਤਾ ਨਾਲ ਹੱਥ ਜੋੜ ਕੇ ਨੇ ਬਚਨ ਕਿਹਾ ਸਤਿਗੁਰਾਂ ਨੂੰ। ਸਵਈਆ ਆਏ ਖਰੇ ਨਰ ਪਾਸ ਜਿਤੇ ਮਹਾਰਾਜ ਤੁਹਾਡੇ ਕੋਲ ਜਿੰਨੇ ਲੋਕ ਆ ਕੇ ਸਮੇਂ ਖੜੋਤੇ ਹੋਏ ਤੁਵ ਬੈਨ ਸੁਣੈ ਮਨ ਚਾਹੇ ਇਹੀ ਸਾਰਿਆਂ ਦੇ ਮਨ ਦੇ ਵਿੱਚ ਚਾਹਨਾ ਵੀ ਤੁਹਾਡੇ ਮੁਖ ਦੇ ਬਚਨ ਸੁਣਨੇ ਹਨ। ਆਨਨ ਤੇ ਨਹਿ ਬੋਲਤ ਹੋ ਵਚ ਜੀ ਮਹਾਰਾਜ ਚੁੱਪ ਚੁਪਾਤੇ ਪਏ ਮੁਖ ਤੋਂ ਕੋਈ ਬਚਨ ਹੀ ਨਹੀਂ ਬੋਲਦੇ। ਹੋਵਤ ਰੰਜ ਹਿਰਦੈ ਸਭ ਹੀ ਇਸ ਕਰਕੇ ਸਾਰਿਆਂ ਹਿਰਦਿਆਂ ਦੇ ਵਿੱਚ ਨਰਾਜੀ ਹੋ ਰਹੀ ਹੈ। ਮੋਹਿ ਕਹੇ ਤੁਮ ਬੋਲੋ ਥੋਰ ਸਾ ਮੇਰੇ ਕਹਿਣ ਕਰਕੇ ਤੁਸੀਂ ਮਹਾਰਾਜ ਥੋੜਾ ਜਿਹਾ ਜ਼ਰੂਰ ਬੋਲਣਾ ਕਰੋ। ਮਾਨੀ ਹੈਰਾਨੀ ਸੋ ਕੈਸੇ ਕਹੀ ਮਹਾਰਾਜ ਇਸ ਤਰ੍ਹਾਂ ਦੀ ਗੱਲ ਹੈ ਉਹ ਦੱਸੋ ਮਹਾਰਾਜ ਤੁਸੀਂ ਕਿਵੇਂ ਹੈਰਾਨਗੀ ਜੀ ਮੰਨੀ ਹੋਈ ਹੈ ਪਰੇਸ਼ਾਨ ਕਿਵੇਂ ਹੋ। ਹੇਤ ਖੁਦਾਏ ਉੱਠੋ ਇੱਕ ਵਾਰ ਇਸ ਕਰਕੇ ਖੁਦਾ ਦਾ ਹੇਤ ਕੀ ਵਾਸਤਾ ਹੈ ਤੁਸੀਂ ਇੱਕ ਵਾਰੀ ਤਾਂ ਜ਼ਰੂਰ ਉੱਠ ਕੇ ਬੈਠੋ ਜੀ। ਉਚਾਰ ਕਹੋ ਉਰ ਜੈਸੇ ਅਹੀ ਜਿਸ ਤਰ੍ਹਾਂ ਤੁਹਾਡੇ ਹਿਰਦੇ ਵਿੱਚ ਕੋਈ ਦੁੱਖ ਤਕਲੀਫ ਹੈਗੀ ਹੈ ਉੱਠ ਕੇ ਬੈਠ ਕੇ ਤੁਸੀਂ ਦੱਸੋ ਸਾਨੂੰ ਸਾਰਿਆਂ ਨੂੰ। ਅੜਿਲ ਮੁੱਲਾ ਕੇ ਸੁਣ ਵੈਨ ਦੀਨ ਅਤ ਜੋ ਭਇਓ ਮੁੱਲਾ ਦੇ ਬਚਨਾਂ ਨੂੰ ਸੁਣਿਆ ਜੋ ਬਹੁਤ ਹੀ ਦੀਨਸਤਾ ਸਹਿਤ ਹੋਇਆ ਨਿਮਰਤਾ ਸਹਿਤ ਹੋਇਆ ਹੈ। ਬਹਰੋ ਹੇਤ ਖੁਦਾਏ ਨਾਮ ਮੁਖ ਤੇ ਕਹਿਓ ਖੁਦਾ ਦਾ ਨਾਮ ਮੁਖ ਤੋਂ ਕਹਿ ਕੇ ਖੁਦਾ ਦਾ ਵਾਸਤਾ ਪਾਇਆ ਹੈ। ਦੋਨੋ ਚਸ਼ਮ ਕੁਸ਼ਾਦ ਨਿਸ ਸਤ ਹੈ ਸਮੂਹੇ ਵਸੇ ਬੜੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੋਵੇਂ ਨੇਤਰ ਖੋਲ ਲਏ ਅਤੇ ਝਟਪਟ ਸਾਹਮਣੇ ਹੋ ਕੇ ਬੈਠ ਗਏ। ਹੋ ਬੋਲੇ ਰਾਗਤ ਲੰਘ ਸ਼ਬਦ ਜੋ ਦੁੱਖ ਦਹੇ ਜਿਹੜਾ ਸਾਰੇ ਦੁੱਖਾਂ ਨੂੰ ਸਾਰਨ ਵਾਲਾ ਤਲੰਗ ਰਾਗ ਸ਼ਬਦ ਹੈ ਉਹ ਆਪ ਜੀ ਮੁਖੋਂ ਬੋਲੇ ਹਨ। ਸ੍ਰੀ ਮੁਖ ਵਾਕ ਦੁਨੀਆਂ ਮੁਕਾਮੇ ਫਾਨੀ ਕਹਿੰਦੇ ਹੋ ਮੁਲਾਣੇ ਜਿੰਨੀ ਇਹ ਦੁਨੀਆਂ ਦੀ ਇਸਤਤੀ ਹੈ ਸਾਰੀ ਫਨਾ ਰੂਪ ਹੈ ਨਾਸਵੰਤ ਹੈ। ਤਹਿਕੀਕ ਦਿਲ ਦਾਨੇ ਤਹਿਕੀਕ ਨੇਚੇ ਕਰਕੇ ਦਿਲ ਵਿੱਚ ਅਸੀਂ ਜਾਣੀ ਹੈ ਤੂੰ ਵੀ ਦਾਨੀ ਕੀ ਜਾਣਨਾ ਨੇਚੇ ਦਿਲ ਕੇ ਦੁਨੀਆਂ ਦੀ ਜਿਹੜੀ ਸਥਿਤੀ ਹੈ ਸਦਾ ਲਈ ਨਹੀਂ ਹੈ ਤਾਂ ਫਨਾਨੀ ਹੈ ਨਾਸਵੰਤ ਹੈ। ਮਮ ਸਰ ਮੂਏ ਅਜਰਾਇਲ ਗਿਰਫਤ ਹੈ ਮੇਰੇ ਸਿਰ ਸਰ ਕੀ ਸਿਰ ਦੇ ਮੂਏ ਕੀ ਜੇ ਕੇਸ ਹਨ ਉਹ ਅਜਰਾਇਲ ਮੌਤ ਦਾ ਜਿਹੜਾ ਦੇਵਤਾ ਹੈ ਉਹਨੇ ਗ੍ਰਿਫਤਾਰ ਕੀਏ ਫੜੇ ਹੋਏ ਮੇਰੇ ਸਿਰ ਦੇ ਕੇਸ। ਦਿਲ ਹੇਚ ਨਦਾਨੀ ਹਾਂ ਦਿਲ ਦੇ ਵਿੱਚ ਹੇਰ ਕਦੇ ਵੀ ਇਹ ਗੱਲ ਦਾਨੀ ਕੀ ਜਾਣੀ ਨੀ ਸਮਝਣਾ ਨੀ ਕੀਤੀ। ਰਹਾਓ ਚੌਪਈ ਜੇ ਮਮ ਦਸ਼ਾ ਚਾਹੋ ਤੁਮ ਜਾਨਾ ਮਹਾਰਾਜ ਕਹਿੰਦੇ ਵੀ ਮੁੱਲੇ ਜੇ ਸਾਡੀ ਅੰਦਰੀ ਹਾਲਤ ਨੂੰ ਤੂੰ ਜਾਨਣਾ ਚਾਹੁੰਦਾ ਹੈ ਤੋ ਸਰੁੱਤ ਦੇ ਕਰ ਸੁਣ ਮੌਲਾਨਾ ਵੀ ਮੁਲਾਣੇ ਤੂੰ ਕੰਨ ਦੇ ਕੇ ਧਿਆਨ ਦੇ ਕੇ ਸੁਣਨਾ ਕਰ ਸ੍ਰੀ ਪਰਮੇਸ਼ਵਰ ਨਾਮ ਜੋਲੀਨੋ ਜਿਹੜਾ ਤੂੰ ਖੁਦਾ ਦਾ ਵਾਸਤਾ ਹੈ ਨਾਮ ਲਿਆ ਪਰਮੇਸ਼ਵਰ ਦਾ ਯਾਂ ਤੇ ਤੁਮ ਸੋ ਉੱਤਰ ਦੀਨੋ ਇਸ ਕਰਕੇ ਤੈਨੂੰ ਅਸੀਂ ਆ ਜਵਾਬ ਦਿੰਦੇ ਹਾਂ ਜੋ ਮਨ ਸਮਝਿਓ ਦੁਨੀ ਮੁਕਾਮੂ ਜਿਹੜਾ ਮਨ ਵਿੱਚ ਸਮਝਿਆ ਵੀ ਜਿਹੜੀ ਇਹ ਦੁਨੀਆ ਹੈ ਸਦਾ ਮੁਕਾਮ ਇਸਤਤ ਰਹਿਣ ਵਾਲੀ ਹੈ ਸੋ ਜਾਨੋ ਜਾਨੋ ਝੂਠੋ ਬਿਨ ਨਾਮੂ ਕਹਿੰਦੇ ਸਾਰੀ ਕਹਿੰਦੇ ਉਹ ਝੂਠੀ ਇਹ ਸਾਰਾ ਕਹਿੰਦੇ ਝੂਠੀ ਜਾਣਨਾ ਬਿਨਾਂ ਨਾਮ ਤੋਂ ਹਰ ਚੰਦੌਰੀ ਪੁਨ ਘਨ ਛਾਇਆ ਇਹ ਤਾਂ ਸ੍ਰਿਸ਼ਟੀ ਆ ਝੂਠੀ ਹੈ ਜਿਵੇਂ ਹਰੀ ਚੰਦਰੀ ਨਗਰੀ ਹੁੰਦੀ ਜਿਵੇਂ ਬਦਲਾਂ ਦੀ ਛਾਇਆ ਹੁੰਦੀ ਸੁਪਨਾ ਜੋ ਬਾਜੀਗਰ ਮਾਇਆ ਜਿਵੇਂ ਸੁਪਨਾ ਝੂਠਾ ਹੁੰਦਾ ਜਿਵੇਂ ਤਬਾਸ਼ਗੀਰ ਦੀ ਬਾਜੀ ਖੇਲ ਜਿਹੜੀ ਹੁੰਦੀ ਹੈ, ਮਾਇਆ ਖੇਲ ਹੁੰਦੀ, ਉਹ ਝੂਠੀ ਹੁੰਦੀ, ਐਵੇਂ ਦੇਖਣ ਮਾਤਰੀ ਹੁੰਦੀ ਹੈ। ਲਖ ਇਨ ਸਾਚ ਕਰੇ ਜੋ ਗਹਾਵਾ, ਜਿਹੜਾ ਇਹਨਾਂ ਨੂੰ ਕਹਿੰਦੇ ਸੱਚੀ ਜਾਣ ਕੇ, ਇਹਨਾਂ ਨੂੰ ਪਕੜ ਕਰੇ, ਇਹਨਾਂ ਨੂੰ ਸੱਚੀ ਜਾਣ ਕੇ ਇਹਨਾਂ ਨੂੰ ਅੰਦਰ ਸਾਵੇ ਠੀਕ ਹੀ ਹੈ। ਅੰਤ ਕਾਲ ਤੇ ਹੋਏ ਪਛਤਾਵਾ, ਅਖੀਰ ਦਾ ਸਮਾਂ ਉਹਨਾਂ ਨੂੰ ਫਿਰ ਪਛੋਤਾਵਾ ਹੁੰਦਾ ਹੈ। ਜੋ ਜਾਣ ਹੈ ਇਹ ਮਿਥਿਆ ਭਾਸੀ, ਜਿਹੜਾ ਜਾਣਦਾ ਹੈ ਵੀ ਇਹ ਤਾਂ ਐਵੇਂ ਐਵੇਂ ਝੂਠੀ ਨਾਸਵੰਤੀ ਪ੍ਰਤੀਤ ਹੋ ਰਹੀ, ਭਾਸ ਰਹੀ ਸੀ, ਦਿਸ ਰਹੀ, ਸੋ ਤਿੰਨਕੇ ਨਹਿ ਹੋਏ ਵਿਸ਼ਵਾਸੀ। ਜਿਹੜੀ ਖੇਲ ਹੈ ਇਸ ਤਰ੍ਹਾਂ ਬਦਲਣ ਦੀ ਛਾਇਆ, ਵੀ ਉਹਨੂੰ ਜਾਣਦਾ ਹੈ ਵੀ ਇਹ ਸੱਚੀ ਨਹੀਂ ਹੈ, ਉਹਦੇ ਤੇ ਭਰੋਸਾ ਨਹੀਂ ਉਹਦਾ ਹੁੰਦਾ। ਤਾਂ ਤੇ ਜਗਤ ਪਦਾਰਥ ਪ੍ਰੀਤਾ, ਇਸੇ ਕਰਕੇ ਵੀ ਸੰਸਾਰ ਦੇ ਪਦਾਰਥਾਂ ਦੀ ਜਿਹੜੀ ਪ੍ਰੀਤ ਹੈ, ਹਾਂ ਨਾ ਕਰੋ ਜੋ ਹੋਏ ਵਿਪਰੀਤਾ। ਅਖੀਰ ਨੂੰ ਇਹਨਾਂ ਨੇ ਉਲਟੇ ਹੋ ਜਾਣਾ, ਨਾਸ ਹੋ ਜਾਣਾ, ਮੈਂ ਇਹਨਾਂ ਦੇ ਨਾਲ ਪ੍ਰੀਤੀ ਨਹੀਂ ਕਰਦਾ। ਸਿਰ ਪਰ ਡਰ ਨਿਤ ਅਜਰਾਈਲਾ, ਮੇਰੇ ਤਾਂ ਸੀਸ ਦੇ ਉੱਪਰ ਜਿਹੜਾ ਮੌਤ ਦਾ ਦੇਵਤਾ, ਉਹਦਾ ਡਰ ਹੈ। ਗਹਿਲੇ ਜਾਵੇ ਜੋ ਬਿਨ ਢੀਲਾ, ਕਹਿੰਦੇ ਸਮਾਂ ਆ ਗਿਆ ਬਿਨਾਂ ਢਿੱਲ ਸੋਨੇ ਫੜ ਕੇ ਲੈ ਜਾਣਾ ਸਭ ਨੂੰ। ਅਸ ਡਰ ਧਰ ਕਰ ਹਾਂ ਔਰ ਮਾਹੀ, ਇਹ ਮੁੱਲਾ ਇਸ ਤਰ੍ਹਾਂ ਮੌਤ ਦਾ ਡਰ ਮੈਂ ਆਪਣੇ ਹਿਰਦੇ ਵਿੱਚ ਧਾਰ ਕੇ, ਭਵ ਵਿਵਹਾਰ ਹੋਤ ਹਿਤ ਨਾਹੀ, ਜਿੰਨੇ ਵਿਹਾਰ ਹੈ ਕਰਦੇ ਸੰਸਾਰ ਦੇ ਕੰਮ ਧੰਦੋ, ਵਿੱਚੋਂ ਹਿੱਤ ਨਾਲ ਪ੍ਰੇਮ ਪਿਆਰ ਨਹੀਂ ਹੁੰਦੇ। ਬਿਸਮਿਓ ਮਨ ਇਮ ਸੁਣਤ ਮੁਲਾਨਾ, ਇਸ ਤਰ੍ਹਾਂ ਦੇ ਬਚਨ ਸੁਣ ਕੇ ਜਿਹੜਾ ਮੁਲਾਣਾ ਹੈ ਬਹੁਤ ਹੀ ਚਰਜ ਹੋ ਗਿਆ ਮਨ ਵਿੱਚ। ਸ੍ਰੀ ਗੁਰ ਸੋ ਪੁੰਨ ਬਚਨ ਵਿਖਾਨਾ, ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਸਾਥ ਇਸਨੇ ਬਚਨ ਕਿਹਾ ਹੈ। ਅਬਲੋ ਤੁਮਰੀ ਬਾਲਿਕ ਵੈਸਾ, ਗੁਰੂ ਨਾਨਕ ਸਾਹਿਬ ਜੀ ਹੁਣ ਤੱਕ ਤਾਂ ਤੁਹਾਡੀ ਜਿਹੜੀ ਉਮਰ ਹੈ ਬਾਲਕਾਂ ਵਾਲੀ ਹੈ। ਬਚਨ ਉਚਾਰਤ ਹੋ ਮੁਖ ਕੈਸਾ, ਮੁਖੋਂ ਮਹਾਰਾਜ ਤੁਸੀਂ ਕਿਹੋ ਜੇ ਬਚਨ ਉਚਾਰਦੇ ਹੋ। ਹਮਸੇ ਬ੍ਰਿਧ ਆਰਬਲ ਬੀਤੀ, ਸਾਡੇ ਵਰਗੇ ਮਹਾਰਾ ਬੁੱਢੇ ਹੋ ਗਏ, ਉਮਰ ਸਾਡੀ ਲੰਘ ਗਈ ਬੀਤ ਗਈ ਹੈ। ਤਿੰਨਕੋ ਚਹੀਤ ਹੈ ਅਸ ਰੀਤੀ, ਉਹਨਾਂ ਨੂੰ ਤਾਂ ਇਸ ਤਰ੍ਹਾਂ ਦੀ ਰੀਤੀ ਦੇ ਬਚਨ ਕਰਨੇ ਚਾਹੀਦੇ ਵੀ ਸੰਸਾਰ ਨਾਸਵੰਤ ਹੈ, ਸੰਸਾਰ ਝੂਠਾ ਹੈ, ਪਦਾਰਥ ਝੂਠੇ, ਛੱਡੋ ਖੜਾ ਨਾਮ ਜਪੋ। ਆਪ ਬਾਲਕ ਲੀਲਾ ਉਰ ਧਰੀਏ, ਬਾਲਕ ਅਵਸਥਾ ਵਿੱਚੋਂ ਇਸ ਕਰਕੇ ਮਹਾਰਾ ਬਾਲਕਾਂ ਵਾਲੀ ਲੀਲਾ ਕਰਨੀ, ਧਾਰੀਏ ਬਾਲ ਲੀਲਾ ਕਰੀਏ। ਇੱਕ ਫਿਕਰ ਕੋ ਜ਼ਿਕਰ ਨ ਕਰੀਏ, ਸਿਰ ਤੇ ਮਰਨਾ ਖੜਾ ਹੈ, ਨਾਮ ਜਪਣਾ ਚਾਹੀਦਾ, ਪਦਾਰਥ ਝੂਠੇ, ਇਹਨਾਂ ਦਾ ਫਿਕਰ ਜਿਹੜਾ ਸੰਸਾ ਹੈ ਇਹਦਾ ਕੋਈ ਜ਼ਿਕਰ ਨਾ ਕਰੀਏ, ਇਹਦਾ ਕੋਈ ਕਹਿੰਦੇ ਪ੍ਰਸੰਗ ਨਾ ਕਰੀਏ, ਕੋਈ ਗੱਲਬਾਤ ਨਾ ਕਰੀਏ। ਸੰਸੇ ਵਾਲੀ ਤਰਨ ਹੋਏ ਧਨ ਬਨਤਾ ਸੰਗਾ, ਜਵਾਨ ਹੋ ਕੇ ਫਿਰ ਪਤਨੀ ਆ ਜਾਊਗਾ, ਮਾਇਆ ਆ ਜਾਏਗੀ ਉਹਦੇ ਨਾਲ, ਸੁਖ ਭੋਗ ਕਰ ਹਿਰਦੈ ਉਮੰਗਾ, ਹਿਰਦੇ ਵਿੱਚ ਉਸ਼ਾ ਧਾਰ ਕੇ ਸਭ ਤਰ੍ਹਾਂ ਦੇ ਸੁਖ ਭੋਗੋ ਮਾਣ, ਅਸਬਿਦ ਬ੍ਰਿਧ ਹੋਏ ਕਰ ਕੀਜੈ। ਇਸ ਤਰ੍ਹਾਂ ਦੀ ਜਿਹੜੀ ਕੋਈ ਹੈ ਗੱਲਬਾਤ ਨਾ, ਜਦੋਂ ਤੁਸੀਂ ਬਜ਼ੁਰਗ ਹੋ ਗਏ, ਬੁੱਢੇ ਹੋ ਗਏ, ਉਦੋਂ ਕਰ ਕਰਾ ਲਿਓ। ਆਪ ਸੰਬੰਧਨ ਕੋ ਸੁਖ ਦੀਜੈ, ਮਹਾਰਾਜ ਜਿਹੜੇ ਤੁਹਾਡੇ ਸਾਗ ਸੰਬੰਧੀ ਰਿਸ਼ਤੇਦਾਰ ਆ, ਉਹਨਾਂ ਨੂੰ ਸਭ ਤਰ੍ਹਾਂ ਦੇ ਸੁਖ ਬਖਸ਼ੀਏ ਜੀ। ਸ੍ਰੀ ਨਾਨਕ ਸੁਣ ਕਰ ਤਿਹਵਾਨੀ, ਇਸ ਤਰ੍ਹਾਂ ਮੁਲਾਣੇ ਦੇ ਬਚਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੁਣ ਕੇ, ਜੋ ਬੇਮੁਖਤਾ ਪਦ ਕਰ ਸਾਨੀ, ਜਿਹੜੀ ਕਹਿੰਦੇ ਪਰਮੇਸ਼ਰ ਤੋਂ ਬੇਮੁਖਤਾ ਵਾਲੀ ਉਹ ਪਦ ਸੀ, ਲਫ਼ਜ਼ ਸੀ, ਬੇਮੁਖਤਾ ਵਿੱਚ ਲਫ਼ਜ਼ ਮਿਲੇ ਹੋਏ ਸੀ ਵੀ ਪਰਮੇਸ਼ਰ ਤੋਂ ਬੇਮੁਖ ਕਰਨ ਵਾਲੇ ਲਫ਼ਜ਼ ਕਹਿ ਰਿਹਾ ਵੀ ਇਹ ਬਜ਼ੁਰਗ ਹੋ ਕੇ ਤੂੰ ਕਰੇ ਹੋਣਾ ਕੁਛ ਕਰ ਲਓ। ਉਹ ਸੁਣ ਕੇ ਬੋਲੇ ਪਰਮ ਮਨੋਹਰ ਬਚਨਾ, ਆਪ ਜੀ ਆਪਣੇ ਮਨ ਤੋਂ ਬੜੇ ਮਨੋਹਰ ਸੁੰਦਰ ਫਿਰ ਬਚਨ ਬੋਲੇ ਹਨ। ਜਿਨ ਮਹਿ ਉਪਦੇਸ਼ ਕੀ ਰਚਨਾ, ਵਿੱਚ ਉਪਦੇਸ਼ ਦੇਣ ਦੀ ਕਹਿੰਦੇ ਰਚਨਾ ਢੰਗ ਤਰੀਕਾ ਹੈ। ਜੋ ਤੂੰ ਲਖ ਹੈ ਆਰਬਲ ਸਾਰੀ, ਕਹਿੰਦੇ ਜੋ ਤੂੰ ਵੀ ਆ ਸੋਵਰੇ ਦੀ ਉਮਰ ਜਾਣਦਾ, ਬਿਨਾਂ ਭਜਨ ਇਹ ਜਾਤ ਵਿਕਾਰੀ, ਕਹਿੰਦੇ ਜਿਵੇਂ ਪਰਮੇਸ਼ਰ ਦੇ ਭਜਨ ਤੋਂ ਬਗੈਰ ਵਿਕਾਰਾਂ ਵਿੱਚ ਲੱਗਿਆ ਵਿਕਾਰੀ ਕਹਿੰਦੇ ਐਵੇਂ ਵਿਅਰਥ ਚਲੀ ਜਾਂਦੀ ਹੈ, ਉਹ ਤੈਨੂੰ 100 ਸਾਲ ਦੀ ਉਮਰ ਦੇ ਸੰਬੰਧ ਵਿੱਚ ਖੋਲ ਖੋਲ ਕੇ ਦੱਸਦੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਮੁੱਲਾਂ ਦੇ ਕਹਿਣ ਕਰਕੇ ਵੀ ਵੱਡੇ ਹੋ ਕੇ ਤੁਸੀਂ ਆਹ ਗੱਲਾਂ ਕਰ ਲਿਓ, ਹੁਣ ਇੱਧਰ ਪ੍ਰਵਿਰਤ ਹੋਵੋ। ਸੋ ਆਪ ਜੀ ਨੇ 100 ਸਾਲ ਦੀ ਜਿਹੜੀ ਜ਼ਿੰਦਗੀ ਉਮਰ ਹੈ ਇਹਦੇ ਸੰਬੰਧ ਵਿੱਚ ਸਮਝਾਇਆ ਵਜਾਇਆ ਵੀ ਕਿਵੇਂ ਇਹ ਇੱਧਰ ਉੱਧਰ ਲੱਗਿਆਂ ਭਟਕਦਿਆਂ ਵਿਅਰਥ ਜਾਂਦੀ ਹੈ। ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਾਰਾ ਪੜ੍ਹ ਸੁਣ ਲਵਾਂਗੇ। ਹੁਣ ਸਮਾਂ ਜਿੰਨਾ ਕੁ ਨਿਯਤ ਕੀਤਾ ਉਹ ਕਰੀਬ ਉੱਪਰੀ ਜਾ ਰਿਹਾ, ਜਿਸ ਕਰਕੇ ਅੱਜ ਇੱਥੇ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਏ ਜੀ। ਬੋਲੇ ਪਰਮ ਮਨੋਹਰ ਬਚਨਾ, ਜਿਨ ਮਹਿ ਉਪਦੇਸ਼ਹਿ ਕੀ ਰਚਨਾ, ਜੋ ਤੂੰ ਲਖ ਹੈ ਆਰ ਬਲ ਸਾਰੀ, ਬਿਨਾ ਭਜਨ ਇਹ ਜਾਤ ਬਿਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪੁਰੋਇ, ਆਏ ਪ੍ਰਭ ਸ਼ਰਣਾਂਗਤੀ ਕਿਰਪਾ ਨਿਦ ਦਿਆਲ, ਇਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਚਾਰਨ ਹਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਚਾਰਨ ਹਾਰ, ਤੂੰ ਠਾਕੁਰ।